ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਪਿੰਗਲ ਪਰਬਤ ਪਾਰ ਚੜ੍ਹੈ ਪਿੰਗਲ ਪਰਬਤ ਪਰ ਚੜ੍ਹੈ ਗੁੰਗ ਹੋਏ ਬਾਚਾਲ ਕਾਇਰ ਹੋਇ ਭਟ ਜੈ ਧਰੈ ਕਰੇ ਜੇ ਕਿਰਪਾ ਕਿਰਪਾਲ ਪਿੰਗਲ ਪਰਬਤ ਪਰ ਚੜ੍ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੋਹਣਾ ਸੁੰਦਰ ਦੀਵਾਨ ਸਜ ਰਿਹਾ ਹੈ। ਗ੍ਰੰਥੀ ਸਾਹਿਬਾਨ ਦੇ ਸਰਾਹੀ ਪ੍ਰਕਾਸ਼ ਸੇਵਾ ਹੋਈ ਹੈ। ਗ੍ਰੰਥੀ ਸਾਹਿਬਾਨ ਦੀ ਸੋਹਣੀ ਸੁੰਦਰ ਰਸਨਾ ਰਾਹੀਂ ਗੁਰਬਾਣੀ ਦੇ ਪਾਠ ਜਾਪ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ, ਜੋ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ। ਜਿਸ ਤਰ੍ਹਾਂ ਕੱਲ੍ਹ ਸੰਗਰਾਂਦ ਦਾ ਦਿਹਾੜਾ ਸੀ, ਇਸ ਕਰਕੇ ਫੱਗਣ ਦੇ ਮਹੀਨੇ ਦੁਆਰਾ ਜੋ ਗੁਰੂ ਮਹਾਰਾਜ ਨੇ ਸੋਹਣੀ ਵਿਚਾਰ ਬਖਸ਼ੀ ਔਰ ਰਲ ਮਿਲ ਕੇ ਆਪਾਂ ਸਾਂਝੀ ਕੀਤੀ, ਪਰਸੋਂ ਇਤਿਹਾਸ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪੜ੍ਹਿਆ ਸੁਣਿਆ ਸੀ। ਇਸ ਵਿੱਚ ਪ੍ਰਸੰਗ ਆਇਆ ਸੀ, ਗੁਰੂ ਮਹਾਰਾਜ ਜੀ ਇਸ ਦੇਸ਼ ਵਿੱਚ ਚਲੇ ਗਏ ਜਿਸ ਦੇ ਲੋਕ ਪਰਮੇਸ਼ਰ ਦੀ ਹੋਂਦ ਹਸਤੀ ਨੂੰ ਮੰਨਦੇ ਹੀ ਨਹੀਂ ਸੀ। ਜਿਹੜਾ ਕੋਈ ਉੱਥੋਂ ਦਾ ਰਾਜਾ ਹੈ ਉਹ ਇੰਦਰ ਦੇਵਤੇ ਦਾ ਕੋਈ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਕਰਕੇ ਬਾਰਿਸ਼ ਪੈ ਜਾਂਦੀ ਸੀ, ਖੇਤੀ ਹਰੀ ਭਰੀ ਹੋ ਕੇ ਪੱਕ ਕੇ ਘਰੇ ਅਨਾਜ ਆ ਜਾਂਦਾ ਸੀ। ਅਤੇ ਗੁਰੂ ਮਹਾਰਾਜ ਜੀ ਨੇ ਵੀ ਪਰਮੇਸ਼ਰ ਹੈਗਾ ਹੈ ਉਹਨਾਂ ਨੂੰ ਦਰਸਾਉਣ ਵਾਸਤੇ ਆਪ ਜੀ ਗਏ। ਜਾਣ ਸਾਰ ਬੰਦ ਬਾਰਿਸ਼ ਹੋ ਗਈ, ਜੇ ਜਿਮੀਦਾਰ ਦੇ ਖੇਤ ਦੇ ਬੰਨੇ 'ਤੇ ਮਹਾਰਾਜ ਜੀ ਬੈਠੇ ਸੀ, ਰੋਜ਼ ਆਉਂਦਾ ਹੁੰਦਾ ਸੀ, ਖੇਤੀ ਸੁੱਖ ਚਲੀ ਹੈ, ਕਮਰਾ ਚਲੀ, ਇਹਦਾ ਵੀ ਚਿਹਰਾ ਕਮਰਾਇਆ ਹੋਇਆ, ਆਰਾਮ ਜਿਹਾ ਬੈਠਾ ਹੈ। ਗੁਰੂ ਮਹਾਰਾਜ ਨੇ ਪੁੱਛ ਪੜਤਾਲ ਕਰ ਲਈ ਵੀ ਕਾਰਨ ਕੀ ਹੈ। ਕਹਿਣ ਲੱਗਾ ਜੀ ਕਾਰਨ ਤਾਂ ਇਹ ਹੈ ਵੀ ਬਾਰਿਸ਼ ਨਹੀਂ ਪੈ ਰਹੀ ਹੈ, ਖੇਤੀ ਸੁੱਕ ਰਹੀ ਹੈ, ਅੰਨ ਹੋਣਾ ਨਹੀਂ ਹੈ। ਅੰਨ ਦੇ ਵਿੱਚ ਪ੍ਰਾਣ ਹੈ, ਅੰਨ ਨਾ ਮਿਲਿਆ ਮਰ ਜਾਵਾਂਗੇ। ਮੈਂ ਕੀ ਹੈ, ਸਾਰਾ ਨਗਰੀ ਸਾਰਾ ਸ਼ਹਿਰ ਹੀ ਮਹਾਰਾਜ ਮੁਰਝਾਇਆ ਹੋਇਆ। ਗੁਰੂ ਮਹਾਰਾਜ ਕਹਿੰਦੇ ਵੀ ਪਹਿਲਾਂ ਕਿਵੇਂ ਬਾਰਿਸ਼ ਹੋ ਜਾਂਦੀ ਸੀ। ਕਹਿਣ ਲੱਗੇ ਜੀ ਸਾਡਾ ਰਾਜਾ ਕੋਈ ਮੰਤਰ ਪੜ੍ਹਦਾ ਹੁੰਦਾ ਸੀ, ਉਹਦੇ ਕਰਕੇ ਮੋਹਲੇਤਾਰ ਬਾਰਿਸ਼ ਹੋ ਜਾਂਦੀ, ਖੇਤੀ ਪੱਕ ਜਾਂਦੀ, ਅਨਾਜ ਹੋ ਜਾਂਦਾ। ਅਤੇ ਹੁਣ ਰਾਜਾ ਮੰਤਰ ਪੜ੍ਹ ਪੜ੍ਹ ਕੇ ਅੱਕ ਥੱਕ ਗਿਆ ਹੈ ਅਤੇ ਬਾਰਿਸ਼ ਪੈਂਦੀ ਨਹੀਂ ਹੈ। ਇਸ ਕਰਕੇ ਮਹਾਰਾਜ ਮੈਂ ਵੀ ਬਾਕੀ ਵੀ ਸਭ ਉਪਰਾਮ ਉਦਾਸ ਰਹੇ। ਗੁਰੂ ਮਹਾਰਾਜ ਕਹਿੰਦੇ ਫਿਰ ਤੁਸੀਂ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਜਾਓ, ਪਰਮੇਸ਼ਰ ਨੂੰ ਚੇਤੇ ਕਰੋ। ਇਹ ਹੈਰਾਨ ਜੇ ਹੋ ਕੇ ਕਹਿਣ ਲੱਗਿਆ ਮਹਾਰਾਜ ਪਰਮੇਸ਼ਰ ਕੌਣ ਹੈ, ਉਹ ਕਿੱਥੇ ਰਹਿੰਦਾ ਹੈ ਅਤੇ ਕਿੱਥੇ ਉਹਦਾ ਘਰ ਹੈ। ਗੁਰੂ ਮਹਾਰਾਜ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਹੈਰ ਜਗ੍ਹਾ ਕਿਹੜੀ ਹੋਰ ਖਾਲੀ, ਉਹ ਤਾਂ ਸਾਰੇ ਥਾਵਾਂ ਵਿੱਚ ਸਾਰਾ ਹੀ ਉਹਦਾ ਥਾਂ ਹੈ, ਉਹ ਤਾਂ ਸਰਵ ਵਿਆਪੀ ਹੈ। ਕਹਿਣ ਲੱਗਾ ਜੀ ਉਹਨੂੰ ਦਿਖਾਓ ਫਿਰ। ਮਹਾਰਾਜ ਕਹਿੰਦੇ ਐਂ ਨਹੀਂ ਦਿਖਦਾ ਹੈ, ਕੁਦਰਤ ਦੁਆ ਦਰਸ਼ਨ ਹੋ ਜਾਂਦੇ ਉਸਦੇ। ਫਿਰ ਕਹਿਣ ਲੱਗਾ ਮਹਾਰਾਜ ਕੁਦਰਤ ਕੀ ਹੁੰਦੀ ਹੈ? ਮਹਾਰਾਜ ਕਹਿੰਦੇ ਆ ਜਿਹੜਾ ਸਾਰਾ ਪਸਾਰਾ ਹੈ ਉਹਦੀ ਕੁਦਰਤ ਨਹੀਂ ਰਚਿਆ ਹੋਇਆ ਹੈ, ਆ ਜਿਹੜਾ ਸਾਰਾ ਖੇਲ ਹੈ ਨਾ ਕੁਦਰਤ ਦੁਆਰਾ ਹੀ ਹੈ ਹੋ ਰਿਹਾ ਹੈ। ਅਤੇ ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਫਿਰ ਕਹਿਣ ਲੱਗਾ ਜੀ ਦੱਸੋ। ਮਹਾਰਾਜ ਕਹਿੰਦੇ ਵੀ ਜੇ ਤੂੰ ਕੁਦਰਤ ਦੇਖਣੀ ਹੈ ਨਾ ਫਿਰ ਉਹ ਕਰ, ਘਰੋਂ ਲਿਆ ਦਾਣੇ ਅਤੇ ਹਲ ਜਿਹਾ ਵਾਹ ਕੇ ਇਹਨੂੰ ਬੀਜ ਦੇ ਅਤੇ ਤੈਨੂੰ ਕੁਦਰਤ ਦੇ ਦਰਸ਼ਨ ਹੋ ਜਾਣਗੇ। ਜਦੋਂ ਇਹ ਪਿੰਡ ਵਿੱਚ ਗਿਆ ਗੱਲ ਜੀ ਕੀਤੀ ਉਹਨਾਂ ਨੇ ਮਖੌਲ ਦੇ ਕੀਤੇ, ਉਹ ਕਹਿੰਦੇ ਵੀ ਪਹਿਲੀ ਤਾਂ ਖੇਤੀ ਸੁੱਕ ਰਹੀ ਹੈ, ਦੂਜੇ ਦਾਣੇ ਐਵੇਂ ਸੁੱਟ ਕੇ ਤੂੰ ਖਰਾਬ ਕਰੇਗਾ, ਤੂੰ ਲਾ ਲਾ ਬੋਲ। ਪਰ ਮਹਾਰਾਜ ਕੋਲ ਆ ਬੈਠਾ, ਕਹਿੰਦਾ ਮਹਾਰਾਜ ਲੋਕ ਤਾਂ ਮਖੌਲ ਕਰਦੇ। ਮਹਾਰਾਜ ਕਹਿੰਦੇ ਜੇ ਸਾਡੇ ਬਚਨਾਂ 'ਤੇ ਭਰੋਸਾ ਤੂੰ ਇਹ ਕਰ। ਮਹਾਰਾਜ ਦੇ ਰਚਨਾ 'ਤੇ ਬਚਨਾਂ 'ਤੇ ਭਰੋਸਾ ਰੱਖ ਕੇ ਇਸਨੇ ਇਸੇ ਤਰ੍ਹਾਂ ਹਲ ਜਿਹਾ ਵਾਹ ਕੇ ਬੀਜ ਜਿਹਾ ਬੀਜ ਦਿੱਤਾ ਹੈ, ਅੱਗਾ ਮਾਰਤਾ ਅਗਲੇ ਜਿਸ ਦਿਨ ਆਇਆ ਹੈ। ਬੜੀ ਹਰਿਆਵਲਤਾ ਹੈ, ਲੋਕ ਵੀ ਆ ਕੇ ਦੇਖਦੇ ਹੈਰਾਨ ਹੁੰਦੇ ਆ ਵੀ ਇੱਧਰ ਖੇਤੀ ਸੁੱਕ ਰਹੀ ਆ, ਜਿਹੜੀ ਬੀਜੀ ਹੈ ਹਰੀ ਭਰੀ ਖਰੀ ਹੈ। ਕਹਿਣਗੇ ਮਹਾਰਾਜ ਇਹ ਕਿਵੇਂ? ਕਹਿੰਦੇ ਇਹ ਕੁਦਰਤ ਹੈ ਉਹਦੀ, ਪਰਮੇਸ਼ਰ ਦੀ। ਫਿਰ ਜ਼ਿਮੀਂਦਾਰ ਕਹਿਣ ਲੱਗਾ ਮਹਾਰਾਜ ਕੁਦਰਤ ਦੇ ਦਰਸ਼ਨ ਕਰਾਓ। ਮਹਾਰਾਜ ਕਹਿੰਦੇ ਜੇ ਕੁਦਰਤ ਦੇ ਦਰਸ਼ਨ ਕਰਨੇ, ਕੱਲ੍ਹ ਨੂੰ ਆਈ ਆਪਣੇ ਖੇਤ ਦੇ ਹੇਠੋਂ ਤੂੰ ਪੁੱਟ ਲਈ, ਤੈਨੂੰ ਖੁੱਲ੍ਹੇ ਕੁਦਰਤ ਦੇ ਖੁੱਲ੍ਹੇ ਦਰਸ਼ਨ ਹੋ ਜਾਣਗੇ। ਅਗਲੇ ਦਿਨ ਆਇਆ ਜਦੋਂ ਹੇਠੋਂ ਥੋੜ੍ਹਾ ਜਿਹਾ ਥਾਂ ਪੁੱਟਿਆ ਅਤੇ ਲੜ ਲੜ ਕਰਕੇ ਅੱਗ ਬਲ ਰਹੀ ਹੈ। ਕਹਿਣ ਲੱਗਿਆ ਮਹਾਰਾਜ ਕੀ ਹੈ? ਇਹ ਕਹਿੰਦੇ ਉਹਦੀ ਕੁਦਰਤ ਹੈ, ਉੱਪਰ ਖੇਤ ਹਰਾ ਭਰਾ, ਹੇਠਾਂ ਲੱਟ ਲੱਟ ਕਰਕੇ ਅੱਗ ਬਲ ਰਹੀ ਹੈ, ਕੁਦਰਤ ਕਰਕੇ ਸਾਰਾ ਕੁਛ ਹੈ। ਵੀ ਕੁਦਰਤ ਉਹਦੀ ਸ਼ਕਤੀ ਹੈ, ਮਹਾਨ ਹੈ, ਉਹਦੀ ਸ਼ਕਤੀ ਕਰਕੇ ਖੇਤੀ ਨਹੀਂ ਸਰ ਸੁੱਕ ਰਹੀ, ਉਹਦੇ 'ਤੇ ਕੋਈ ਅਸਰ ਨਹੀਂ ਰਿਹਾ, ਕਿਉਂਕਿ ਕੁਦਰਤ ਉਹਦੀ ਬਲਵਾਨ ਹੈ ਨਾ, ਜੈਸਾ ਉਹ ਹੈ ਜੀ ਉਹਦੀ ਕੁਦਰਤ ਹੈ। ਫਿਰ ਲੋਕ ਆ ਕੇ ਦੇਖ ਰਹੇ, ਉਹ ਵੀ ਹੈਰਾਨ ਹੋ ਰਹੇ, ਦੇਖੋ ਉੱਪਰ ਹਰੀ ਭਰੀ ਖੇਤੀ ਖੜੀ ਹੈ, ਹੇਠਾਂ ਇਹਦੇ ਅੱਗ ਲੱਟ ਲੱਟ ਬਟੋਰੀ ਹੈ। ਵੀ ਕਹਿੰਦੇ ਹਾਂ ਕੁਦਰਤ ਵੀ ਹੈਗੀ ਹੈ। ਔਰ ਕਹਿੰਦੇ ਕੁਦਰਤ ਹੈਗੀ ਤਾਂ ਕੁਦਰਤ ਦਾ ਮਾਲਕ ਵੀ ਹੈਗਾ ਹੈ। ਫਿਰ ਰਾਜਾ ਵੀ ਆ ਗਿਆ, ਉਹਨੇ ਵੀ ਦੱਸਦਾ ਮੈਂ ਤਾਂ ਮਹਾਰਾਜ ਇੰਦਰ ਦੇਵਤੇ ਦਾ ਮੂੰਹ ਤੋਂ ਮੰਤਰ ਪੜ੍ਹਦਾ ਹੁੰਦਾ ਸੀ, ਉਹ ਠਕਠਕਾ ਸਾਰਾ ਚੱਲ ਜਾਂਦਾ ਸੀ, ਤੁਸੀਂ ਬੜੀ ਕਿਰਪਾ ਕੀਤੀ, ਹੁਣ ਮਹਾਰਾਜ ਆਪਣਾ ਉਪਦੇਸ਼ ਬਖਸ਼ੋ। ਮਹਾਰਾਜ ਕਹਿੰਦੇ ਧਰਮਸ਼ਾਲਾ ਬਣਾਓ, ਇੱਥੇ ਦੋਵੇਂ ਸਮੇਂ ਸੰਗਤ ਰੂਪ ਵੀ ਜੁੜਿਆ ਕਰੋ, ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ। ਜਦੋਂ ਕੋਈ ਕਾਮਨਾ ਹੋਵੇ, ਕੋਈ ਦੁੱਖ ਕਲੇਸ਼ ਹੋਵੇ, ਉਹਦੀ ਨਿਵਿਰਤੀ ਵਾਸਤੇ ਕੜਾਹ ਪ੍ਰਸ਼ਾਦੀ ਦੇ ਕਰਕੇ ਰਲ ਮਿਲ ਕੇ ਅਰਦਾਸ ਕਰ ਲਿਆ ਕਰੋ। ਪਰਮੇਸ਼ਰ ਉਹ ਮਹਾਨ ਹੈ, ਉਹ ਤੁਹਾਡੀਆਂ ਕਾਮਨਾ ਵੀ ਪੂਰੀ ਕਰੇਗਾ, ਦੁੱਖ ਕਲੇਸ਼ ਵੀ ਨਾਸ਼ ਕਰ ਦੇਵੇਗਾ। ਜਾਣੀ ਉਸ ਇਲਾਕੇ ਵਿੱਚ ਜਿੱਥੇ ਕੋਈ ਪਰਮੇਸ਼ਰ ਨੂੰ ਜਾਣਦਾ ਹੀ ਨਹੀਂ ਸੀ, ਸਮਝਦਾ ਸੀ, ਉਸਥੇ ਜਾ ਕੇ ਮਹਾਰਾਜ ਨੇ ਵਾਹਿਗੁਰੂ ਵੀ ਸਰਵ ਕਲਾ ਸਮਰੱਥ ਹੈ, ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਦੁਆਰਾ ਸਾਰੇ ਥਾਂ ਵਿੱਚ ਉਹ ਵਸ ਰਿਹਾ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਦੇ ਵਿੱਚ ਵੀ ਇੱਕ ਸਲੋਕ ਕਿਹਾ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਤੇਬਾਂ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਮੰਦੀਆਂ ਕੁਦਰਤ ਮਾਨ ਅਮਹਾਨ ਸਭ ਤੇਰੀ ਕੁਦਰਤ ਨੂੰ ਕਰਦਾ ਕਾਦਰ ਕਰਦਾ ਪਾਕੀ ਨਾਈ ਪਾਗ ਨਾਨਕ ਹੁਕਮ ਹੈ ਅੰਦਰ ਵੇਖੈ ਵਰਤੈ ਤਾਕੋ ਤਾਗ। ਵੀ ਉਹ ਜੇ ਉਹਨੂੰ ਦੇਖਣਾ ਹੈ ਪਹਿਲਾਂ ਕੁਦਰਤ ਦੇ ਦਰਸ਼ਨ, ਕੁਦਰਤ ਦੁਆਰਾ ਕਹਿੰਦੇ ਦਿਸਦਾ ਉਹ, ਕਿਉਂਕਿ ਕੁਦਰਤ ਵਿੱਚ ਉਹ ਨਿਵਾਸ ਕਰ ਰਿਹਾ ਹੈ। ਜਿੰਨੀ ਹਰੀ ਖੇਤੀ ਹੈ, ਬਨਸਪਤੀ ਹੈ, ਦਰਖਤ ਲਹਿ ਲਹਾਰੇ ਝੂਲ ਰਹੇ ਹੈ ਹਵਾ ਦੇ ਬੁੱਲਿਆਂ ਨਾਲ, ਇਹ ਉਹਦੇ ਕੁਦਰਤ ਦੇ ਦਰਸ਼ਨ ਹੈ। ਇਸ ਕਰਕੇ ਕਈ ਵਾਰੀ ਮਨੁੱਖ ਇਹੋ ਜਿਹੀਆਂ ਜਿਹੜੀਆਂ ਨਾਸਤਕਾਂ ਦੀਆਂ ਪੁਸਤਕਾਂ ਪੜ੍ਹਵੇ ਕੇ ਵੀ ਮਨੁੱਖ ਨਾਸਤਕ ਬਣ ਜਾਂਦਾ, ਅਨਿਸ਼ਚਰਵਾਦੀ ਬਣ ਜਾਂਦਾ, ਕਹਿੰਦਾ ਨਹੀਂ ਰੱਬ ਰੂਬ ਕੋਈ ਨਹੀਂ, ਕੋਈ ਧਰਮ ਰਾਜ ਨਹੀਂ, ਕੋਈ ਨਰਕ ਨਹੀਂ, ਕੋਈ ਸੁਰਗ ਨਹੀਂ, ਇਹ ਐਵੇਂ ਗੱਲਾਂ ਬਣਾਈਆਂ। ਜਿਵੇਂ ਮਾਂ ਬੱਚੇ ਨੂੰ ਰੋਂਦਾ ਹੋਵੇ ਨਾ ਚੁੱਪ ਕਰੇ, ਅਤੇ ਉਹਨੇ ਇੱਕ ਐਵੇਂ ਬਨੌਟੀ ਘੜਿਆ ਹੋਇਆ, ਉਹ ਐਵੇਂ ਕਹਿ ਦਿੰਦੀ ਆ ਚੁੱਪ ਕਰ ਜਾ, ਨਹੀਂ ਹਊਗਾ ਆਊਗਾ, ਹਊਗਾ ਤੈਨੂੰ ਲੈ ਜਾਊ, ਮੈਂ ਨਹੀਂ ਛਡਾਉਣਾ, ਕਦੇ ਹਊਗਾ ਨਾ ਕੋਈ ਹੈਗਾ, ਐਵੇਂ ਘੜਿਆ ਮਾਂ ਨੇ ਡਰਾਉਣ ਵਾਸਤੇ ਚੁੱਪ ਕਰਾਉਣ ਵਾਸਤੇ। ਇਸੇ ਤਰ੍ਹਾਂ ਕਹਿੰਦੇ ਆਹ ਲੋਕਾਂ ਨੇ ਜਿਹੜੇ ਧਾਰਮਿਕ ਖਿਆਲਾਂ ਦੇ ਭਾਈ ਜੀ, ਇਹਨਾਂ ਨੇ ਵੀ ਇੱਕ ਰੱਬ ਘੜਿਆ ਹੋਊਗਾ। ਸਾਡੇ ਪਿੰਡ ਵਿੱਚ ਵੀ ਇੱਕ ਹੈਗਾ ਹੈ, ਉਹ ਵੀ ਦੋ ਚਾਰ ਥਾਈ ਇੱਥੇ ਕਿਤੇ ਅਖੰਡ ਪਾਠ 'ਤੇ ਕਹਿੰਦਾ ਵੀ ਧਰਮ ਰਾਜ ਕੋਈ ਨਹੀਂ ਹੈ, ਰੱਬ ਰੂਪ ਕੋਈ ਨਹੀਂ ਹੈ, ਨਰਕ ਸੁਰਗ ਕੋਈ ਨਹੀਂ ਹੈ, ਇਹ ਗਿਆਨੀ ਧਿਆਨੀ ਸਭ ਝੂਠ ਬੋਲਦੇ ਨੇ ਮਹਾਰਾਜ ਦੀ ਹਜ਼ੂਰੀ ਵਿੱਚ। ਦੋ ਚਾਰ ਵਾਰੀ ਤਾਂ ਮਤ ਨੇ ਸੁਣਿਆ, ਰਖਾਰੀ ਤਾਂ ਬੋਲਣਾ ਹੀ ਪੈਣਾ ਸੀ ਨਾ, ਫਿਰ ਖੜਾਈਆਂ ਖਰੀਆਂ ਖਰੀਆਂ, ਮਗਰ ਜਿਹੜੇ ਉੱਲੂ ਹੁੰਦੇ ਆ ਉਹਨਾਂ ਨੂੰ ਸਾਰੀ ਜ਼ਿੰਦਗੀ ਸੂਰਜ ਨਹੀਂ ਦਿੰਦਾ, ਚਾਮ ਚਿੜਕਾਂ ਜਿਹੜੀਆਂ ਹੈ ਚਮਗਿੱਦੜ ਹੈ ਉਹਨਾਂ ਨੂੰ ਸਾਰੀ ਜ਼ਿੰਦਗੀ ਸੂਰਜ ਨਹੀਂ ਦਿੰਦਾ, ਸਾਨੂੰ ਸਾਰਿਆਂ ਨੂੰ ਦਿੰਦਾ। ਲੈ ਉੱਲੂਆਂ ਤੋਂ ਪੁੱਛੋ, ਕਹਿਣਗੇ ਸੂਰਜ ਤਾਂ ਕੋਈ ਹੈ ਹੀ ਨਹੀਂ ਹੈ। ਐਵੇਂ ਤਾਂ ਜਿਵੇਂ ਮਾਂ ਹੂਆ ਕਰਦੀ ਹੈ, ਉੱਲੂਆਂ ਨੂੰ ਪੁੱਛੋ ਵੀ ਕੋਈ ਸੂਰਜ ਹੈਗਾ, ਉਹ ਕਹਿਣਗੇ ਉਹ ਸਾਡੇ ਦਾਦੇ ਪੜਦਾਦੇ ਹੋ ਚੁੱਕੇ ਆ, ਲੱਕੜ ਦਾਦੇ ਹੋਏ ਆ, ਕਿਸੇ ਨੇ ਸੂਰਜ ਦੀ ਗੱਲ ਨਹੀਂ ਕੀਤੀ। ਇਹ ਸੂਰਜ ਹੁੰਦਾ ਸਾਨੂੰ ਦਿਸਦਾ ਨਾ, ਲਮਕ ਉੱਲੂ ਨਹੀਂ ਮੰਨਦੇ ਸੂਰਜ, ਚਮਗਿੱਦੜ ਨਹੀਂ ਮੰਨਦੇ, ਚਾਮ ਚੜਕਾਂ ਨਹੀਂ ਮੰਨਦੀਆਂ ਕਿ ਸੂਰਜ ਹੈ ਨਹੀਂ। ਇਸੇ ਤਰ੍ਹਾਂ ਜਿਹੜੇ ਕੋਈ ਅੰਨੇ ਲੋਕ ਹੈ ਨਾ, ਜਿਹਨਾਂ ਨੂੰ ਅੱਖਾਂ ਤੋਂ ਨਹੀਂ ਦਿਸਦਾ, ਉਹਨਾਂ ਨੂੰ ਕਹੋ ਵੀ ਸੂਰਜ ਚੜਿਆ ਬੜਾ ਚਾਨਣ ਹੈ, ਕਹਿੰਦਾ ਹਨੇਰਾ ਹੈ, ਕੋਈ ਸੂਰਜ ਸਾਜ ਨਹੀਂ ਹੈ, ਹਨੇਰਾ ਹੀ ਹਨੇਰਾ ਹੈ। ਇਸ ਕਰਕੇ ਐਸਾ ਨਹੀਂ ਹੈ ਵੀ ਜੇ ਕੋਈ ਕਹੇ ਵੀ ਜੇ ਪਰਮੇਸ਼ਰ ਹੋਵੇ ਤਾਂ ਦਿਸੇ ਨਾ, ਮਗਰ ਦਿਸਣ ਵਾਲੀਆਂ ਬਹੁਤ ਚੀਜ਼ਾਂ ਐਸੀਆਂ ਹੈਗੀਆਂ ਅਤੇ ਨਾ ਦਿਸਣ ਵਾਲੀਆਂ ਵੀ ਹੈਗੀਆਂ। ਸਾਡੇ ਸਾਡੇ ਸਰੀਰ ਵਿੱਚ ਹੀ ਅੰਬਾਨੀ ਹੈ, ਦੇਖ ਲਓ ਤੁਸੀਂ ਕਿਵੇਂ ਸਾਨੂੰ ਭਜਾਈ ਫਿਰਦਾ, ਲੈ ਦਿਖਾਓ ਸ਼ੀਸ਼ੇ ਮੂਹਰੇ ਰੱਖ ਕੇ ਇਹਨੂੰ ਦੇਖ ਲਓ, ਕੋਈ ਮਨ ਸਾਰੀ ਜ਼ਿੰਦਗੀ ਨਹੀਂ ਦੇਖਦਾ। ਅੱਜ ਇਸ ਬੁੱਧੀ ਨਾਲ ਅਸੀਂ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰਨੇ, ਚੰਗੇ ਮੰਦੇ ਦੇ ਵੀ, ਜੇ ਕਰੀਏ ਤਾਂ ਨੁਕਸਾਨ ਹੋ ਜੂਗਾ, ਕਰੂੰ ਤਾਂ ਸਾਡਾ ਲਾਭ ਹੋ ਜਾਊਗਾ। ਉਹ ਬੁੱਧੀ ਹੈ ਜਿਹੜੀ, ਉਹ ਦਿਸਦੀ ਸਾਨੂੰ ਸਾਰੀ ਜ਼ਿੰਦਗੀ, ਦਿਮਾਗ ਦੀ ਦੇ ਅੱਜ ਇਸ ਨਾਲ ਸਾਡੇ ਆ ਸਾਰੀ ਕਿਰਿਆ ਚੱਲ ਰਹੀ ਹੈ, ਪ੍ਰਾਣ ਹੈ, ਅੱਖਾਂ ਖੁੱਲ੍ਹ ਰਹੀਆਂ, ਵਿੱਚ ਰਹੀਆਂ, ਕੰਨ ਸੁਣ ਸੁਣਾ ਰਹੇ, ਉਹ ਪ੍ਰਾਣ ਉਹ ਸਵਾਸ ਸਾਨੂੰ ਕਿਤੇ ਦੀ ਦੇ, ਇੱਕ ਹਵਾ ਜਿਹੀ ਹੈ ਨਾ, ਬਾਹਰ ਆ ਜਾਂਦੀ, ਅੰਦਰ ਵੜ ਜਾਂਦੀ, ਇਹਨਾਂ ਵਿੱਚ ਵੀ ਕੋਈ ਸਵਾਸਾਂ ਵਿੱਚ ਹੈਗਾ ਨਾ ਬੈਠਾ, ਤਾਂ ਇਹ ਅੰਦਰ ਬਾਹਰ ਆ ਰਹੇ ਹੈ। ਇਹ ਸਾਡੇ ਕਿਤੇ ਸਵਾਸ ਬਾਹਰ ਨੂੰ ਲਿਜਾਏ ਥੋੜ੍ਹੇ ਜਾ ਰਹੇ ਅਤੇ ਅੰਦਰ ਜਾ ਰਹੇ। ਇਹਨਾਂ ਪ੍ਰਾਣਾਂ ਦਾ ਕੋਈ ਸਹਾਰਾ ਹੈਗਾ ਹੈ, ਆਸਰਾ ਹੈਗਾ ਹੈ। ਦੇਖ ਲਓ, ਦਿਸਦੇ ਨਹੀਂ ਸਾਨੂੰ ਸਵਾਸ, ਪ੍ਰਾਣ ਨਹੀਂ ਦਿੰਦੇ, ਆ ਹਵਾ ਕਿਹੜੀ ਦਿਸਦੀ ਹੈ, ਉਹ ਸਪਰਸ਼ ਜ਼ਰੂਰ ਹੁੰਦੀ ਹੈ। ਤੁਸੀਂ ਮੂੰਹ ਦੇ ਅੱਗੇ ਹੱਥ ਜਾ ਕਰ ਲਓ ਅਤੇ ਉਹ ਚਮੜੀ ਨੂੰ ਛੋ ਜਾਊਗੀ, ਅੰਦਰ ਵੀ ਸਵਾਸ ਆਉਂਦਾ, ਅਨੁਭਵ ਜਾਇਆ ਹੋ ਜਾਊਗਾ। ਉਹ ਨਹੀਂ ਦੀਦਾ ਸਵਾਸ, ਮੁੱਖ ਅੱਗੇ ਤੁਸੀਂ ਉਹ ਕਰੋ ਅਤੇ ਸਾਜਾ ਲਓ ਬਾਹਰ ਨੂੰ ਕੱਢੋ, ਫਿਰ ਉਹ ਚਮੜੀ ਦੱਸੂਗੀ ਵੀ ਹਾਂ ਸਵਾਸ ਚੱਲਦੇ ਹੈ। ਆ ਕਿਸੇ ਸਰੀਰ ਵਿੱਚ ਵੀ ਇਹ ਜਿਉਂਦਾ ਕਿ ਮਰ ਗਿਆ ਹੈ, ਲੈ ਦੇਖੀ ਜਾਓ, ਨਹੀਂ ਪਤਾ ਚੱਲੇਗਾ ਵੀ ਮਰਿਆ ਕਿ ਜੰਮਿਆ ਹੈ। ਜਦੋਂ ਉਹਦੇ ਸਰੀਰ 'ਤੇ ਹੱਥ ਲਾ ਦਿਓਗੇ ਨਾ, ਚਮੜੀ ਝੱਟ ਦੱਸ ਦੂਗੀ। ਨਵਜ ਵੀ ਦੱਸਦੇ ਤੇ ਆ ਡਾਕਟਰ ਦੇਖ ਲਓ, ਹੱਥ ਦੇ ਨਾਲ ਉਹ ਚਮੜੀ ਜੀ ਉਹਦੇ ਨਾਲ ਲਾ ਲੈਂਦੇ ਨਵਜ ਨਾਲ, ਉਹ ਨਵਜ 'ਚ ਤਾਂ ਬੰਦ ਹੈ ਕਹਿੰਦੇ ਹੈ ਨਹੀਂ, ਊ ਤਾਂ ਨਹੀਂ ਪਤਾ ਚੱਲਦਾ ਵੀ ਮਰ ਗਿਆ ਕਿ ਜਿਉਂਦਾ ਹੈ। ਕਈ ਵਾਰੀ ਬੇਹੋਸ਼ੀ ਦੀ ਹਾਲਤ ਵਿੱਚ ਵੀ ਮਨੁੱਖ ਹੁੰਦਾ ਹੈ, ਬੇਹੋਸ਼ ਹੋਇਆ ਹੁੰਦਾ, ਸਵਾਸ ਅੰਦਰ ਚੱਲਦੇ, ਨਵ ਚੱਲਦੀ ਹੈ, ਪਰ ਉਂਝ ਦੇਖੀ ਜਾਈਏ ਨਹੀਂ ਦਿਸਦਾ ਵੀ ਮਰਿਆ ਕਿ ਜਿਉਂਦਾ ਹੈ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਨਾ, ਉਹਦੀਆਂ ਇਹੋ ਜਿਹੀਆਂ ਸੂਖਮ ਵੀ ਰਚਨਾ ਰਚੀ ਹੋਈ ਹੈ, ਉਹ ਨਹੀਂ ਦਿੰਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਉਹ ਜਣਾਇਆ ਵੀ ਪਰਮੇਸ਼ਰ ਭਾਈ ਸਰਵ ਵਿਆਪੀ ਹੈ, ਸਰਵ ਕਲਾ ਸਮਰੱਥ ਹੈ, ਉਹਦੀ ਕੁਦਰਤ ਵੀ ਮਹਾਨ ਹੈ, ਜਿਸ ਦੀ ਕੁਦਰਤ ਨੇ ਆ ਸਾਰਾ ਕੁਛ ਪਸਾਰਾ ਪਸਾਰਿਆ ਹੋਇਆ, ਉਹਦੇ ਆਸਰੇ। ਇਸ ਕਰਕੇ ਕੁਦਰਤ ਦਾ ਆਸਰਾ, ਕੁਦਰਤ ਦਾ ਮਾਲਕ ਉਹ ਪਰਮੇਸ਼ਰ ਹੈ, ਤੁਸੀਂ ਉਹਦੇ ਲੜ ਲੱਗੋ। ਸੋ ਇਸ ਤਰ੍ਹਾਂ ਜਾਣੀ ਕਈ ਵਾਰੀ ਮਨੁੱਖ ਇਹੋ ਜਿਹੇ ਲੋਕਾਂ ਦੇ ਧੱਕੇ ਧੁੱਕੇ ਝੜਕੇ, ਜਿਵੇਂ ਅੱਜ ਕੱਲ੍ਹ ਵੀ ਆ ਤਰਕਸ਼ੀਲ ਇੱਕ ਜਮਾਤ ਕਾਇਮ ਹੋਈ, ਉਹ ਵੀ ਐਂ ਕਹਿੰਦੇ ਹੈ ਵੀ ਬੜਾ ਬਕਵਾਸ ਕਰਦੇ ਨੇ, ਕਹਿੰਦੇ ਕੋਈ ਰੱਬ ਰੂਬ ਨੂੰ, ਕੋਈ ਧਰਮ ਨਹੀਂ, ਕੋਈ ਆਤਮਾ ਨਹੀਂ, ਕੋਈ ਪਰਮਾਤਮਾ ਨਹੀਂ। ਇਸ ਕਰਕੇ ਜਦੋਂ ਕਿਤੇ ਸਿਆਣੇ ਨਾਲ ਉਹਨਾਂ ਦਾ ਉਹ ਵਿਚਾਰ ਵਟਾਂਦਰਾ ਹੁੰਦਾ, ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਹੁੰਦੀ, ਅੱਗੇ ਪਿੱਛੇ ਜ਼ਰੂਰ ਉਹਨਾਂ ਦਾ ਬਕਵਾਸ ਹੁੰਦਾ। ਇੱਥੇ ਵੀ ਇੱਕ ਆਇਆ ਸੀ, ਉਹ ਕਹਿੰਦਾ ਕੋਈ ਆਤਮਾ ਨਹੀਂ, ਪਰਮਾਤਮਾ ਨਹੀਂ, ਜੇ ਆਤਮਾ ਕੋਈ ਪਰਮਾਤਮਾ ਹੋਵੇ ਸਰੀਰ ਵਿੱਚ, ਤਾਂ ਆਤਮਾ ਕਹਿੰਦੇ ਆਵਾਜ਼ ਦੇਵੇ, ਉਹ ਬੋਲੇ ਵੀ ਮੈਂ ਆਤਮਾ ਹੈਗੀ ਹੈ। ਕਹਿੰਦੇ ਡਾਕਟਰ ਸਾਰਾ ਸਰੀਰ ਉਹ ਓਪਰੇਸ਼ਨ ਕਰਨ ਸਮੇਂ ਕਹਿੰਦੇ ਚੀਰ ਫਾੜ ਕਰ ਦਿੰਦੇ ਆ, ਕੋਈ ਆਤਮਾ ਉਤਮਾ ਨਹੀਂ ਬੋਲਦੀ, ਕੋਈ ਚੀਕ ਨਹੀਂ ਮਾਰਦੀ ਹੈ, ਕਿੰਨਾ ਘੱਟ ਵੱਟ ਕਰਦੇ ਡਾਕਟਰ ਲੋਕ। ਜੇ ਆਤਮਾ ਹੁੰਦੀ ਕਿਤੇ, ਉਹ ਕਹਿੰਦੇ ਬੋਲਦੀ, ਇਸ ਕਰਕੇ ਕੋਈ ਆਤਮਾ ਨਹੀਂ ਹੈ। ਸੋ ਇਹ ਉਹਨਾਂ ਦੀ ਅਗਿਆਨਤਾ ਹੈ, ਜਿਹੜੀ ਆਤਮਾ ਹੈ ਨਾ, ਜਿੱਥੇ ਜਿੱਥੇ ਉਹਦਾ ਜ਼ਿਆਦਾ ਨਿਵਾਸ ਹੈ, ਉੱਥੇ ਉੱਥੇ ਡਾਕਟਰ ਨਹੀਂ ਕੈਂਚੀ ਚਲਾਉਂਦੇ। ਅੱਜ ਸਾਰਾ ਗਿਆ ਨਾ ਇੱਥੇ, ਸਾਰਾ ਕਿਤੇ ਕਿ ਮਾੜੀ ਚ ਲਾਓ ਤੁਸੀਂ, ਉਦੋਂ ਹੀ ਆਤਮਾ ਨੂੰ ਨਿਕਲ ਜੂ ਵਿੱਚੋਂ। ਆ ਪੁੜਪੜੀ ਜੀ ਤੁਸੀਂ ਮਾਰੀ ਜੀ ਮਾਰੋ, ਇੱਥੇ ਬਸ ਉਦੋਂ ਹੀ ਡਿੱਗ ਪਊ ਨੂੰ ਖਾ ਕੇ ਕਿਹੜਾ। ਇਸ ਤਰ੍ਹਾਂ ਇਹ ਕੁਝ ਸਰੀਰ ਵਿੱਚ ਮਰਮ ਅਸਥਾਨ ਹੈ, ਜਿੱਥੇ ਮਾੜੀ ਜੀ ਸੋਟ ਚੋਟ ਲੱਗਿਆ ਅਤੇ ਮਨੁੱਖ ਉਹਦੀ ਆਤਮਾ ਨਹੀਂ ਰਹਿੰਦੀ ਸਰੀਰ ਵਿੱਚ, ਉਦੋਂ ਹੀ ਨਿਕਲ ਜਾਂਦੀ ਹੈ। ਤੇ ਬਾਕੀ ਆ ਦੂਜੇ ਥਾਂ ਜਿਵੇਂ ਪੁਲਿਸ ਵਾਲੇ ਕੁੱਟੀ ਕੱਟੀ ਜਾਂਦੇ ਆ, ਕੁਛ ਨਹੀਂ ਹੁੰਦਾ। ਉਹਨਾਂ ਨੂੰ ਵੀ ਪਤਾ ਹੈ ਵੀ ਜੇ ਇੱਥੇ ਮਾਰਤੀ ਸਾਡੇ ਸਿਰ ਕੇਸ ਪੈ ਜਾਣਾ। ਉਹਨਾਂ ਨੂੰ ਵੀ ਆਤਮਾ ਦਾ ਪਰਮਾਤਮਾ ਦਾ ਗਿਆਨ ਆ ਵੀ ਇੱਥੇ ਬਚ ਕੇ ਫੁੜਕੇ ਨੂੰ ਫੁੜਕੇ ਡਿੱਗ ਪੈਣਾ ਅਤੇ ਇੱਥੇ ਹੁਣੇ ਹੀ ਜਾਮ ਲਾ ਕੇ ਬਹਿ ਜਾਣਗੇ, ਇਹ ਮਾਰਤਾ ਸਾਡਾ। ਸੋ ਇਸੇ ਤਰ੍ਹਾਂ ਜਿਹੜੇ ਡਾਕਟਰ ਲੋਕ ਆ ਉਹਨਾਂ ਨੂੰ ਵੀ ਆਤਮਾ ਦਾ ਪੂਰਾ ਪੂਰਾ ਗਿਆਨ ਹੈ ਵੀ ਇੱਥੇ ਸਾਡੀ ਕੈਂਚੀ ਚੱਲੀ, ਆਤਮਾ ਨੇ ਨਿਕਲ ਜਾਣਾ ਹੈ ਅਤੇ ਸਾਡੇ ਆਪਰੇਸ਼ਨ ਕਰਾਉਣ ਵਾਲਿਆਂ ਨੇ ਗਲ ਪੈ ਜਾਣਾ ਹੈ। ਅਤੇ ਜੇ ਮਨੁੱਖ ਨੂੰ ਇਹ ਪਤਾ ਚੱਲ ਜੇ ਵੀ ਆਤਮਾ ਤਾਂ ਕੋਈ ਨਹੀਂ, ਫਿਰ ਤਾਂ ਮਨੁੱਖ ਆਪੇ ਹੀ ਚੀਰ ਫਾੜ ਕਰ ਲਏ, ਫਿਰ ਕਾਹਨੂੰ ਰੁਪਈਏ ਦੇਵੇ ਉਹਨਾਂ ਨੂੰ ਹਜ਼ਾਰਾਂ। ਮਨੁੱਖ ਤਾਂ ਆਪ ਵੀ ਉਹਦੇ ਅੰਦਰ ਆਤਮਾ ਹੈਗੀ, ਉਹਨੂੰ ਗਿਆਨ ਹੈ ਵੀ ਜੇ ਮੈਂ ਕਿਤੇ ਆਪਣੇ ਆਪ ਚੀਰ ਫਾੜ ਕੀਤੀ ਮੈਂ ਮਰ ਜਾਊਂਗਾ। ਸੂਝਵਾਨ ਮਨੁੱਖ ਆਪਣੇ ਆਪ ਨਹੀਂ ਆਪਣੀ ਚੀਰ ਫਾੜ ਕਰਦਾ ਹੈ, ਉਹ ਦੂਸਰੇ ਸਿਆਣੇ ਤੋਂ ਕਰਵਾਉਂਦਾ ਅਤੇ ਪੈਸੇ ਵੀ ਦਿੰਦਾ ਹੈ। ਇਸ ਕਰਕੇ ਸਰੀਰ ਵਿੱਚ ਆਤਮਾ ਹੈਗੀ ਹੈ, ਪਰ ਇਹ ਕੋਈ ਐਸੀਆਂ ਹੈਗੀਆਂ ਥਾਵਾਂ ਜਿੱਥੇ ਉਹ ਚੀਰ ਫਾੜ ਕਰੀ ਜਾਈਏ ਉਹਦੇ 'ਤੇ ਕੋਈ ਅਸਰ ਨਹੀਂ ਹੁੰਦਾ ਹੈ। ਜੇ ਕੋਈ ਮਾੜਾ ਮੋਟਾ ਅਸਰ ਹੁੰਦਾ ਹੈ ਤਾਂ ਉਹ ਮਰਫੀ ਦਾ ਟੀਕਾ ਜਿਹਾ ਲਾ ਦਿੰਦੇ, ਉਹਦੇ ਨਾਲ ਮਾਸ ਜਿਹਾ ਸੁੰਨ ਹੋ ਜਾਂਦਾ ਅਤੇ ਨਹੀਂ ਪਤਾ ਚੱਲਦਾ, ਨਹੀਂ ਪੀੜ ਹੁੰਦੀ। ਇਹ ਤਾਂ ਨਹੀਂ ਹੈਗਾ ਵੀ ਉੱਥੇ ਹੈ ਨਹੀਂ, ਮਾੜਾ ਜਿਹਾ ਤੁਸੀਂ ਕੰਡਾ ਸਰੀਰ ਵਿੱਚ ਚੁੱਭ ਜੇ ਤਾਂ ਉਦੋਂ ਹੀ ਪਤਾ ਲੱਗਦਾ ਹੈ ਵੀ ਇੱਥੇ ਚੁੱਭ ਗਿਆ, ਕਿੰਨੀ ਉਹਦੀ ਪੀੜ ਹੁੰਦੀ ਹੈ। ਜੇ ਕੋਈ ਹੈਗੀ ਹੈ ਨਾ ਚੀਜ਼ ਤਾਂ ਉਹ ਦੱਸਦੀ ਹੈ ਵੀ ਮੈਨੂੰ ਇਹ ਆ ਚੁੱਭ ਗਿਆ, ਇਹਦੀ ਮੈਨੂੰ ਦੁੱਖ ਤਕਲੀਫ, ਇਹਨੂੰ ਕੱਢੋ ਬਾਹਰ। ਇਸ ਕਰਕੇ ਉਹ ਜਿਹੜਾ ਆਤਮਾ ਪਰਮਾਤਮਾ ਹੈ ਉਹ ਸਰਵਵਿਆਪੀ ਹੈ, ਸਾਰੇ ਸਰੀਰਾਂ ਵਿੱਚ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ, ਤਰਨਮੈ ਆਕਾਸ਼ ਬੈਤਾਲ ਸਰਵ ਵਿਆਪੀ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਰਮੇਸ਼ਰ ਦੀ ਹੋਂਦ ਹਸਤੀ ਨੂੰ ਜਣਾਉਣ ਵਾਲੇ ਮਹਾਨ ਵਾਕ ਹਨ। ਇਹਨਾਂ ਯਥਾਰਥ ਵਾਕ ਦੇ ਹੁੰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਦੇ ਸੰਬੰਧ ਵਿੱਚ ਕਹਿ ਰਹੇ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵੀ ਪਰਮੇਸ਼ਰ ਤਾਂ ਪਹਿਲਾਂ ਵੀ ਹੈ ਸੀ ਜਦੋਂ ਯੁਗ ਆਦਿਕ ਦੀ ਮਰਜ਼ਾਦਾ ਨਹੀਂ ਬਣੀ ਸੀ, ਜਦੋਂ 36 ਯੁਗ ਵਰਤਿਓ ਗੁਵਾਰਾ ਤਾੜੀ ਲਾਈ ਅਪਰ ਅਪਾਰ ਹੈ। ਉਹ ਪਰਮੇਸ਼ਰ ਨੇ ਸਮਾਧੀ ਲਾਈ ਸੀ ਆਪਣੇ ਸਵੈ ਰੂਪ ਵਿੱਚ, 36 ਕੁ ਯੁਗ ਘੁੱਪ ਹਨੇਰਾ ਵਰਤ ਰਿਹਾ, ਘੁੱਪ ਹਨੇਰਾ ਹੀ ਹੋ ਰਿਹਾ ਸੀ, ਉਦੋਂ ਵੀ ਉਹ ਸੱਚ ਸਰੂਪ ਸੀ ਪਰਮੇਸ਼ਰ। ਫਿਰ ਜਦੋਂ ਯੁਗ ਆਦਿ ਜੁਗਾਲ ਸੱਚ ਯੁਗਾਂ ਆਦਿਕਾਂ ਦੀ ਮਰਜ਼ਾਦਾ ਸ਼ੁਰੂ ਹੋ ਗਈ, ਉਸ ਵੇਲੇ ਵੀ ਉਹ ਸੱਚ ਸਰੂਪ ਸੀ, ਹੈ ਵੀ ਸੱਚ। ਹੁਣ ਵਰਤਮਾਨ ਸਰੂਪ ਦੇ ਵਿੱਚ ਵੀ ਉਹ ਸੱਚ ਸਰੂਪ ਹੈ ਅਤੇ ਪੁਨਾ ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੀ ਹੋਵੇਗਾ। ਗੁਰੂ ਨਾਨਕ ਤਾਂ ਕਹਿੰਦੇ ਵੀ ਵਾਹਿਗੁਰੂ ਜਦੋਂ ਹਨੇਰਾ ਹੀ ਹਨੇਰਾ ਸੀ ਉਦੋਂ ਵੀ ਹੈਗਾ ਸੀ, ਜਦੋਂ ਚਾਨਣ ਹੋਣ ਲੱਗ ਪਿਆ ਉਦੋਂ ਵੀ ਹੈਗਾ ਅਤੇ ਹੁਣ ਵੀ ਹੈਗਾ, ਅੱਗੇ ਨੂੰ ਵੀ ਹੋਏਗਾ। ਅਤੇ ਗੁਰੂ ਕਲਗੀਧਰ ਜੀ ਨੇ ਪਰਮੇਸ਼ੁਰ ਦੀ ਹੋਂਦ ਨੂੰ ਜਣਾਉਂਦਿਆਂ ਹੋਇਆ ਤਾਂ ਸਿੱਧਾ ਹੀ ਕਹਿਤਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਖਾਲਸਾ ਜਿਹੜਾ ਇਹ ਸਾਰਾ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਦੀ ਹਮੇਸ਼ਾ ਫਤਿਹ ਜਿੱਤ ਹੈ। ਜੇ ਵਾਹਿਗੁਰੂ ਨਾ ਹੋਵੇ ਕਿਸੇ ਦੇ ਫਤਿਹ ਵਿੱਚ ਤਾਂ ਕਿਤੇ ਮੁਰਦੇ ਨੇ ਥੋੜ੍ਹੋ ਘਰ ਨਹੀਂ, ਮਰੇ ਤਾਂ ਨਹੀਂ ਜਿੱਤਦੇ ਲੜਦੇ। ਇਹ ਅੰਦਰ ਹੈਗਾ ਸ਼ੁੱਧ ਸਰੂਪ ਸੱਚ ਸਰੂਪ, ਉਹਦੀ ਸ਼ਕਤੀ ਕਰਕੇ ਜਿੱਤ ਲੈਂਦੇ ਆ, ਫਤਿਹ ਪ੍ਰਾਪਤ ਕਰ ਲੈਂਦੇ ਆ। ਇਸ ਕਰਕੇ ਉਹ ਮਹੱਤਵ ਨੇ ਫਿਰ ਕਹਿ ਦਿੱਤਾ ਵੀ ਵੇਖੋ ਮਹਾਰਾਜ ਵੀ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਵਾਹਿਗੁਰੂ ਕਹੀ ਜਾਂਦੇ ਆ, ਗੁਰੂ ਕਲਗੀਧਰ ਜੀ ਕਹੀ ਜਾਂਦੇ, ਵਾਹਿਗੁਰੂ ਜੀ ਕਾ ਖਾਲਸਾ ਹੈ। ਅਸੀਂ ਤਾਂ ਜਦੋਂ ਕੋਈ ਬੋਲਣਾ ਚੱਲਣਾ ਸਟੇਜ 'ਤੇ ਸ਼ੁਰੂ ਹੀ ਉਦੋਂ ਵਾਹਿਗੁਰੂ ਦੀ ਹੋਂਦ ਹਸਤੀ ਨੂੰ ਜਣਾ ਕੇ ਕਰਦੇ ਹਾਂ। ਤੂੰ ਕਹਿੰਦਾ ਵੀ ਰੱਬ ਨਹੀਂ ਹੈਗਾ ਹੈ, ਇਸ ਕਰਕੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਨੂੰ ਅਸੀਂ ਯਥਾਰਥ ਮੰਨ ਕੇ ਤੇਰੇ ਅਗਿਆਨ ਨੂੰ, ਉੱਲੂਪੁਣੇ ਨੂੰ, ਅੰਨ੍ਹੇਪੁਣੇ ਨੂੰ ਕੁਛ ਸੁਣੀਏ। ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ, ਅੰਧੇ ਜਿਹੜੇ ਅਕਲ ਤੋਂ ਬਾਹਰੇ ਹੁੰਦੇ, ਅਕਲ ਤੋਂ ਬਿਨਾਂ ਉਹਨਾਂ ਦਾ ਅੰਨਾ ਗਿਆਨ ਹੁੰਦਾ ਹੈ, ਉਹ ਹੈ ਮਗਰ ਤੇਰੇ ਕੋਲ। ਇਸ ਤਰ੍ਹਾਂ ਜਾਣੀ ਇਹ ਹਰ ਪਿੰਡ ਵਿੱਚ ਵੀ, ਉੱਥੇ ਤਾਂ ਨਹੀਂ ਸਾਰਾ ਹੀ ਲਾਣਾ ਇਹੋ ਜਿਹਾ ਸੀ ਵੀ ਜਿਹੜਾ ਨਹੀਂ ਮੰਨਦਾ ਸੀ, ਇਹ ਪਿੰਡਾਂ 'ਚ ਹੁੰਦੇ ਆ ਦੋ ਚਾਰ ਰੌਲਾ ਪਾਉਣ ਵਾਲੇ, ਕੋਈ ਰੱਬ ਰੂਬ ਨਹੀਂ, ਕੋਈ ਧਰਮ ਰਾਜ ਨਹੀਂ, ਕੋਈ ਨਰਕ ਸੁਰਗ ਨਹੀਂ। ਜਦੋਂ ਕਿਤੇ ਉਹਨਾਂ 'ਤੇ ਫਿਰ ਉੱਪਰ ਪੈਂਦੀ ਹੈ ਨਾ, ਫਿਰ ਉਹ ਸਭ ਕੁਛ ਮੰਨ ਲੈਂਦੇ ਆ, ਫਿਰ ਪਾਠ ਪੂਜਾ ਵੀ ਕਰਾ ਲੈਂਦੇ ਆ, ਅਰਦਾਸਾਂ ਵੀ ਕਰਾ, ਪ੍ਰਸ਼ਾਦਿਆਂ ਤੀਰਗਾਂ ਕਰਾ ਕੇ ਟੱਲੀਆਂ ਖੜਕਾਂ ਸਭ ਖੜ ਕਰਵਾ ਲੈਂਦੇ। ਇੱਥੇ ਮਹਾਤਰਾ ਨੇ ਦੇਖੇ ਹੈ, ਇਹ 30-30 ਸਾਲ ਜਿਨ੍ਹਾਂ ਨੇ ਖੰਡ ਪਾਠ ਨਹੀਂ ਨਾ ਕਰਾਇਆ ਸੀ, ਉਹਨਾਂ ਨੇ ਸਪਤਾਹ ਕਰਾਏ, ਮਾਤਰਾ ਨੇ ਕਰੇ, ਉਹਨਾਂ ਨੇ ਕਰਾਏ। ਇਸ ਕਰਕੇ ਪਰਮੇਸ਼ਰ ਜਦੋਂ ਚਾਹੇ ਨਾ ਆਪਣੀ ਹੋਂਦ ਹਸਤੀ ਜਲਾ ਦਿੰਦਾ ਵੀ ਮੈਂ ਹੈਗਾ, ਇਹੋ ਜਿਹੀਆਂ ਭੀੜਾਂ, ਇਹੋ ਜਿਹੀਆਂ ਤਕਲੀਫਾਂ, ਇਹੋ ਜਿਹੇ ਉਹ ਕਰਦੇ ਲਾ ਦਿੰਦਾ, ਕਰਦੇ ਫਿਰ ਬੰਨੇ ਲਾ ਦਿੰਦਾ। ਇਸ ਕਰਕੇ ਇੱਕ ਇੱਥੇ ਆ ਬਾਰ ਬਾਰ ਵੀ ਉਹ ਕੈਪਟਨ ਦੀ ਉਹਨੇ ਡਿਗਰੀ ਜੀ ਕੀਤੀ ਸੀ ਅਤੇ ਉਹ ਵੀ ਕਹਿੰਦਾ ਸੀ ਰੱਬ ਰੂਬ ਹੈ ਨਹੀਂ। ਵੈਸੇ ਕਿਸੇ ਨੇ ਦੱਸਤਾ ਵੀ ਤੂੰ ਡੇਰੇ ਸ਼ਰਧਾ ਭਾਵਨਾ ਨਾਲ ਗੁਰਬਾਣੀ ਦਾ ਪਾਠ ਕਰਾਂ, ਅਤੇ ਮੈਂ ਕਹਿੰਦੇ ਇੱਕ ਥਾਪੜ ਕੇ ਕਹਿੰਦਾ ਵੀ ਤੇਰਾ ਉਦੋਂ ਹੀ ਨੰਬਰ ਨਿਕਲਿਆ, ਉਦੋਂ ਹੀ ਤੈਨੂੰ ਕਹਿੰਦਾ ਕਿ ਹਾਜ਼ਰ ਹੋ ਜਾ। ਕਹਿੰਦਾ ਮੈਂ ਤਾਂ ਮੰਨਦਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ। ਉਹ ਕਹਿੰਦੇ ਚੱਲ ਮੇਰੇ ਕਰਕੇ ਤੂੰ ਮੰਨ ਲਾ, ਵੀ ਆਪਣਾ ਮਤਲਬ ਕੱਢਣ ਵਾਸਤੇ ਮੰਨ ਲਾ, ਮਗਰੋਂ ਨਾ ਮੰਨੀ। ਇੱਥੇ ਸੰਤ ਉਜਾਗਰ ਸਿੰਘ ਜੀ ਦੇ ਸਮੇਂ ਉਹ ਮਹਾਤਰ ਵੀ ਹੈਗਾ ਸੀ ਅਤੇ ਉਹ ਕਹਿਣ ਲੱਗਾ ਜੀ ਮੈਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੁੰਨਦਾ ਤਾਂ ਹੈ ਨਹੀਂ ਹੈ ਨਾ ਰੱਬ ਰੂਬ ਨੂੰ, ਅਤੇ ਮੈਨੂੰ ਕਿਸੇ ਨੇ ਕਿਹਾ ਵੀ ਤੂੰ ਸ਼ਰਧਾ ਧਾਰ ਕੇ ਬਾਣੀ ਦਾ ਸਹਿਜ ਪਾਠ ਕਰਾ ਅਤੇ ਵੀ ਤੇਰਾ ਨੰਬਰ ਨਿਕਲਿਆ ਹੋਊਗਾ। ਕਹਿੰਦੇ ਮਈ ਮਹਾਰਾਜ ਮੈਂ ਇੱਥੇ ਹੀ ਸਾਰੀ ਸੇਵਾ ਕਰੂੰਗਾ, ਇੱਥੇ ਹੀ ਪਾਠ ਕਰਾਊਂਗਾ, ਸਵੇਰੇ ਨਾਸ਼ਤਾ ਲਿਆ ਕਰੂੰਗਾ, ਫਿਰ ਸ਼ਿਕਾਇਆ ਵੀ ਹੱਥ ਨਹੀਂ ਕਰੂੰ, ਭਾਂਡੇ ਵੀ ਮਾਂਜਿਆ ਕਰੂੰ, ਸ਼ਾਮ ਨੂੰ ਵੀ ਚਾਹ ਵੀ ਲਿਆ ਕਰੂੰ ਇੱਥੇ ਹੀ। ਉਹ ਮਾਤਰਾ ਦੇ ਇੱਥੇ ਦੇਖਦਿਆਂ ਦੇਖਦਿਆਂ ਯਾਨੀ ਉਹ 7-8 ਦਿਨਾਂ ਵਿੱਚ ਪਾਠ ਸਹਿਜ ਕੀਤਾ ਗਿਆ ਸੀ, ਬਾਣੀ ਦੀ ਰੱਬ ਦੀ ਕਲਾ ਵਰਤ ਗਈ। ਤੜਕੇ 3 ਵਜੇ ਉਹਨੂੰ ਆ ਰੇਲਵੇ ਸਟੇਸ਼ਨ ਰਾਹੀਂ, ਉਦੋਂ ਫੋਨ ਫੋਨ ਜੇ ਘੱਟ ਹੁੰਦੇ ਸੀ, ਇਹ ਦੂਜੇ ਆਉਂਦੇ ਹੁੰਦੇ ਸੀ, ਉਹਦੇ ਰਾਹੀਂ ਉਹ ਧਾਰ ਜੀ ਆ ਗਈ ਵੀ ਤੂੰ ਹਾਜ਼ਰ ਹੋ ਜਾ। ਉਹਦਾ ਵੀ ਫਿਰ ਭੱਜਿਆ, ਮੋਟਰ ਸਾਈਕਲ ਜਿਹਾ ਲੈ ਕੇ ਭੱਜਿਆ ਜੀ। ਕਹਿੰਦਾ ਜੀ ਗੱਲ ਹੋ ਗਈ ਹੈ, ਹੈਗਾ ਬਾਣੀ 'ਚ ਕੁਛ, ਰੱਬ ਹੈਗਾ ਹੈ, ਮੰਨਦਾ ਤਾਂ ਮੈਂ ਹੈ ਨਹੀਂ ਸੀ, ਪਰ ਅਜੇ ਤਾਂ ਪ੍ਰਤੱਖ ਕਹਿੰਦੇ ਵੀ ਆ ਪਾਠ ਅਜੇ ਭੋਗ ਪੈਣਾ, 3 ਵਜੇ ਆ ਗਈ ਧਾਰ। ਸੋ ਇਸ ਕਰਕੇ ਪਰਮੇਸ਼ੁਰ ਬੇਅੰਤ ਹੈ, ਜੇ ਚਾਹੇ ਤਾਂ ਝੱਟ ਉਹ ਮਨਾ ਵੀ ਲੈਂਦਾ ਹੈ, ਕਿਸੇ ਨੂੰ ਤਕਲੀਫ ਕਰਕੇ ਕਿਸੇ ਦੀ ਕਾਮਨਾ ਪੂਰੀ ਕਰਕੇ ਉਹ ਮਨਾ ਲੈਂਦਾ ਹੈ। ਉਹਦੇ ਕੋਲ 100 ਤਰੀਕਾ ਹੈ ਪਰਮੇਸ਼ੁਰ ਦੀ ਆਪਣੀ ਹੋਂਦ ਹਸਤੀ ਜਣਾਉਣ ਵਾਸਤੇ, ਜੇ ਨਹੀਂ ਜਣਾਉਣਾ ਉਹਦੀ ਮਰਜ਼ੀ ਹੈ ਵੀ ਚੱਲ ਫਿਰੀ ਜਾ, ਧੱਕੇ ਖਾਈ ਜਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ੁਰ ਰੂਪ ਸੀ ਅਤੇ ਉਹ ਪਰਮੇਸ਼ੁਰ ਨੂੰ ਭੁੱਲੇ ਬੈਠੇ ਸੀ, ਉਹਨਾਂ ਨੂੰ ਆਪਣਾ ਆਪ ਜਣਾਉਣ ਵਾਸਤੇ ਵੀ ਪਰਮੇਸ਼ੁਰ ਹੈਗਾ ਅਤੇ ਆਪ ਹੀ ਚਲੇ ਗਏ ਗੁਰੂ ਨਾਨਕ ਰੂਪ ਹੋ ਕੇ ਪਰਮੇਸ਼ੁਰ ਵਾਹਿਗੁਰੂ ਜੀ। ਉਹ ਪ੍ਰਸੰਗ ਆਪਾਂ ਸੁਣਿਆ ਸੀ ਵੀ ਸਾਰਿਆਂ ਨੂੰ ਜਣਾ ਤਾ, ਧਰਮਸ਼ਾਲਾ ਵੀ ਬਣਵਾ ਦਿੱਤੀ, ਰਾਜੇ ਨੂੰ ਵੀ ਸਿੱਖੀ, ਬਾਕੀ ਵੀ ਸਿੱਖ ਬਣਾ ਲਏ ਅਤੇ ਸਾਰੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਏ। ਅੱਜ ਜਿਵੇਂ ਪ੍ਰਸੰਗ ਅੱਗੇ ਆ ਰਿਹਾ, ਉਹ ਵੀ ਆਪਾਂ ਰਲ ਮਿਲ ਕੇ ਸੁਣੀਏ ਜੀ। ਪਿੰਗਲ ਪਰਬਤ ਪਰ ਚੜ੍ਹ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਵੀ ਵਾਹਿਗੁਰੂ ਜਿਹੜਾ ਦਿਆਲੂ ਕਿਰਪਾਲੂ ਹੈ, ਜੇ ਉਹ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਜਿਹੜਾ ਬਹੁਤ ਪਿੰਗਲਾ ਹੈ, ਭਾਵੇਂ ਜਿਹਦੇ ਹੱਥ ਪੈਰ ਨਾ ਹੋਣ ਉਹਨੂੰ ਅਸੀਂ ਕਹਿੰਦੇ ਪਿੰਗਲਾ ਹੈ। ਇਹਦੇ ਜਿਹੜਾ ਪਿੰਗਲਾ ਹੈ ਨਾ, ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤੇ ਉਹ ਪਹਾੜ ਤੇ ਕਹਿੰਦੇ ਉੱਪਰ ਚੜ੍ਹ ਸਕੇਗਾ, ਚੜ੍ਹ ਜਾਏਗਾ। ਇਹ ਵਾਹਿਗੁਰੂ ਦੀ ਕਿਰਪਾ ਦਾ ਇਹ ਮਹਾਨ ਤਾਕਤ ਹੈ। ਜੇ ਉਹ ਕਿਰਪਾ ਕਰ ਦੇਵੇ, ਦਿਆਲੂ ਕਿਰਪਾਲੂ ਜਿਹੜਾ ਪਿੰਗਲਾ ਹੈ ਉਹ ਪਹਾੜ ਤੇ ਚੜ੍ਹ ਜਾਏਗਾ। ਗੁੰਗ ਹੋਏ ਬਾਚਾਲ, ਜਿਹੜਾ ਕਹਿੰਦੇ ਗੁੰਗਾ ਹੈ, ਜਿਹੜਾ ਬੋਲ ਨਹੀਂ ਚੱਕ ਸਕਦਾ ਹੈ ਉਹ ਬਾਚਾਲ ਹੋ ਜਾਏਗਾ। ਐਨ ਬੇ ਰੋਕ ਟੋਕ ਤੋਂ ਬੋਲਣ ਫੜਕ ਫੜਕ ਬੋਲਣ ਵਾਲਾ ਹੋਏ। ਬੋਲਾ ਜਿਹਾ ਦਿੱਤੀ ਬੋਲੇ ਤਾਤ, ਜਿਵੇਂ ਕਿਹਾ ਇਸ ਪਰਮੇਸ਼ਰ ਨੇ, ਕਹਿੰਦੇ ਤੜਕ ਤੜਕ ਬੋਲਣ ਵਾਸਤੇ ਜਵਾਨ ਦਿੱਤੀ ਹੈ। ਇਸ ਤਰ੍ਹਾਂ ਜਿਹੜਾ ਗੁੰਗਾ ਹੈ, ਜਿਹਨੇ ਜ਼ਿੰਦਗੀ ਘਰ ਕੋਈ ਲਫ਼ਜ਼ ਨਹੀਂ ਬੋਲਿਆ ਹੈ, ਕਹਿੰਦੇ ਉਹ ਬਾਚਾਲ ਹੋ ਜਾਏਗਾ। ਉਹ ਬਹੁਤ ਕਹਿੰਦੇ ਬਖਤਬ ਕਰਨ ਵਾਲਾ, ਬਹੁਤ ਮਹਾਨ ਬਖਤਾ ਹੋ ਜਾਏਗਾ, ਬੇਰੋਕ ਬੋਲਣ ਵਾਲਾ ਹੋ ਜਾਏਗਾ, ਭਾਵ ਖੁੱਲ੍ਹਾ ਬੋਲਣ ਵਾਲਾ ਹੋ ਜਾਏਗਾ, ਨਚੱਕ ਹੋ ਕੇ ਨਿਸੰਗ ਹੋ ਕੇ। ਜੋ ਛੱਜੂ ਚੌਰ ਗੁਰੂ ਹਰਕ੍ਰਿਸ਼ਨ ਸਾਹਿਬ ਪਰਮੇਸ਼ਰ ਰੂਪ ਸਨ, ਉਹਨਾਂ ਨੇ ਪੂਰ ਛਟੀ ਜੀ ਰੱਖਦੀ ਸੀ ਅਤੇ ਉਹ ਜਿਹੜਾ ਛੱਜੂ ਚੌਰ ਸੀ ਲੱਗ ਗਿਆ ਸੀ ਖੁੱਲ੍ਹਾ ਬੋਲਣ, ਕਹਿਣ ਲੱਗ ਪਿਆ ਸੀ ਦਸਮਨ ਸ਼ਾਸਤਰ ਪ੍ਰਵਿਰਤ ਤੇ। ਦਸਵੀਂ ਪੰਡਤਾ, ਕਿਹੜੇ ਸ਼ਾਸਤਰ ਵਿੱਚ ਤੂੰ ਪ੍ਰਵਿਰਤ ਹੋਣਾ, ਕਿਹੜੇ ਸ਼ਾਸਤਰ ਵਿੱਚ ਤੂੰ ਗੱਲ ਕਰਨੀ ਮੇਰੇ ਨਾਲ। ਉਹ ਹੈਰਾਨ ਸੀ ਵੀ ਇਹ ਕੀ ਹੋ ਗਿਆ, ਇਹ ਤਾਂ ਗੁੰਗਾ ਸੀ, ਇਹ ਤਾਂ ਬੋਲ ਨਹੀਂ ਸਕਦਾ, ਤਾਂ ਇਹ ਤਾਂ ਸ਼ਾਸਤਰਾਂ ਦੀਆਂ ਸੁਰਤੀਆਂ ਬੋਲਦਾ। ਤਾਂ ਕਹਿੰਦਾ ਕਸ਼ਮਨ ਸ਼ਾਸਤਰ ਪ੍ਰਵਿਰਤ, ਵੀ ਦੱਸ ਕਿਹੜੇ ਸ਼ਾਸਤਰ ਵਿੱਚ ਤੂੰ ਹੁਣ ਮੇਰੇ ਨਾਲ ਗੱਲ ਕਰਨੀ ਹੈ। ਇਹ ਹੈ ਵਾਹਿਗੁਰੂ ਦੀ ਕਿਰਪਾ। ਕਹਿੰਦੇ ਜੇ ਕਿਰਪਾਲੂ ਦੀ ਕਿਰਪਾ ਹੋ ਜਾਏ, ਜਿਹੜਾ ਕਿਤੇ ਬੋਲਿਆ ਨਹੀਂ ਹੈ ਉਹ ਬਚਾਲ ਹੋ ਜਾਏਗਾ, ਬਹੁਤ ਹੀ ਖੁੱਲ੍ਹਾ ਡੁੱਲਾ ਬੇਰੋਕ ਬੋਲਣ ਵਾਲਾ ਹੋ ਜਾਏਗਾ। ਕਾਇਰ ਹੋਏ ਭੱਟ ਜੈ ਧਰ, ਜਿਹੜਾ ਕਹਿ ਡਰਪੋਕ ਹੈ ਨਾ, ਦੇਖਦਿਆਂ ਸਾਰੀ ਮਾੜਾ ਜਿਹਾ ਕੋਈ ਸੂਰਮਾ ਅਤੇ ਉਹਦੀ ਧੋਤੀ ਲੈ ਕੇ ਹੇਠਾਂ ਅੰਦਰ ਡਿੱਗ ਪੈਂਦੀ ਹੈ, ਅੰਦਰ ਦਰਾਸਤੀ ਲੱਗ ਜਾਂਦੇ ਹੈ। ਕਹਿੰਦਾ ਜਿਹੜਾ ਕੈਰ ਹੈ ਡਰਪੋਕ ਹੈ, ਉਹ ਸੂਰਵੀਰ ਦਾ ਧਾਰ ਕਰਕੇ ਬੜੀ ਭਾਰੀ ਜਿੱਤ ਪ੍ਰਾਪਤ ਕਰ ਲਏਗਾ, ਉਹ ਵਿਜਈ ਹੋ ਜਾਵੇਗਾ। ਕਰੇ ਜੇ ਕਿਰਪਾ ਕਿਰਪਾਲ, ਜੇ ਵੀ ਦਿਆਲੂ ਕਿਰਪਾਲੂ ਵਾਹਿਗੁਰੂ ਕਿਸੇ 'ਤੇ ਕਿਰਪਾ ਕਰ ਦੇਵੇਗਾ, ਭਾਵ ਜਿਹਦੇ 'ਤੇ ਕਿਰਪਾ ਕਰ ਦੇਵੇਗਾ, ਪਿੰਗਲੇ 'ਤੇ ਕਰ ਦੇਵੇ ਪਹਾੜ 'ਤੇ ਚੜ੍ਹ ਜਾਏਗਾ, ਗੂੰਗੇ 'ਤੇ ਖੋਲਦੇ ਤਾਂ ਉਹ ਬੋਲਣ ਲੱਗ ਜਾਏਗਾ ਖੁੱਲ੍ਹਾ, ਜੇ ਕੈਰ 'ਤੇ ਕਰ ਦੇਗਾ ਉਹ ਸੂਰਵੀਰ ਬਣ ਕੇ ਜਿੱਤ ਪ੍ਰਾਪਤ ਕਰ ਲਏਗਾ। ਇਹ ਵਾਹਿਗੁਰੂ ਦੀ ਕਿਰਪਾ ਹੈ ਮਹਾਨ। ਜਾਂ ਪਿੰਗਲ ਪਰਬਤ ਚਰ ਚੜ੍ਹੈ, ਜਿਹੜਾ ਸਾਧਨਾ ਰੂਪੀ ਚਰਨਾਂ ਤੋਂ ਬਗੈਰ ਹੈ ਪਿੰਗਲਾ ਹੈ, ਜਿਹਨੇ ਕੋਈ ਸਾਧਨ ਨਹੀਂ ਕੀਤਾ ਹੈ, ਉਹ ਅਗਿਆਨ ਰੂਪੀ ਪਹਾੜ ਉੱਪਰ ਚੜ੍ਹ ਜਾਏਗਾ, ਅਗਿਆਨ ਨੂੰ ਦਬਾ ਲਏਗਾ, ਅਗਿਆਨ 'ਤੇ ਹਾਵੀ ਹੋ ਜਾਏਗਾ। ਜਿਹਦੇ ਕਹਿੰਦੇ ਗੁੰਗਾ ਪ੍ਰੀਤੀ ਰੂਪੀ ਜਵਾਨ ਹੈ ਨਹੀਂ, ਪ੍ਰੀਤੀ ਨਾਲ ਗੱਲ ਨਹੀਂ ਕਰਨ ਵਾਲਾ, ਉਹ ਬਾਚਾਲ ਹੋ ਜਾਏਗਾ, ਉਹ ਪ੍ਰੀਤੀ ਨਾਲ ਖੁੱਲ੍ਹਾ ਡੁੱਲਾ ਬਚਨ ਬੋਲਣ ਵਾਲਾ ਹੋ ਜਾਏਗਾ। ਜਿਹੜਾ ਵਿਕਾਰਾਂ ਤੋਂ ਡਰਦਾ ਕੈਰ ਡਰਪੋਕ ਬਣਿਆ, ਭੱਜਦਾ ਹੈ ਵੀ ਮੈਂ ਨਹੀਂ ਇਹਨਾਂ ਨੂੰ ਜਿੱਤ ਸਕਦਾ, ਮੈਂ ਨਹੀਂ ਇਹਨਾਂ 'ਤੇ ਹੈ, ਕਹਿੰਦੇ ਉਹ ਸੂਰਵੀਰ ਹੋ ਕੇ ਉਹਨਾਂ 'ਤੇ ਜੈ ਧਾਰ ਕਰ ਲਏਗਾ, ਉਹ ਵਿਕਾਰਾਂ ਨੂੰ ਜਿੱਤ ਲਏਗਾ, ਜੇ ਕਰਕੇ ਕਿਰਪਾਲੂ ਵਾਹਿਗੁਰੂ ਕਿਰਪਾ ਕਰ ਦੇਗਾ ਕਿਸੇ ਤੇ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਅਨੰਤ ਦੇਸ਼ ਸਤਿਗੁਰੂ ਸਿਧਾਰੇ। ਇਸ ਤਰ੍ਹਾਂ ਉਹ ਇਲਾਕੇ ਵਿੱਚ ਵਾਹਿਗੁਰੂ ਦੀ ਹੋਰ ਹਸਤੀ ਨੂੰ ਜਣਾ ਕੇ ਫਿਰ ਗੁਰੂ ਨਾਨਕ ਸਾਹਿਬ ਜੀ ਹੋਰ ਦੇਸ਼ ਨੂੰ ਚਲੇ ਗਏ। ਸੰਤ ਮੰਦ ਮਤ ਜਾਹੇ ਉਧਾਰੇ, ਬਾਲਾ ਜੀ ਕਹਿੰਦੇ ਆ ਜਿਨ੍ਹਾਂ ਨੇ ਸੰਤਾਂ ਨੂੰ ਵੀ ਅਤੇ ਹੋਰ ਜਿਹੜੇ ਕੋਈ ਭੈੜੀ ਮਤ ਵਾਲੇ ਹੈ ਉਹਨਾਂ ਸਾਰਿਆਂ ਨੂੰ ਉਧਾਰਿਆ ਤਾਰਿਆ ਹੈ। ਮੈਂ ਪੁੰਨ ਦਿੱਤੀ ਹੈ ਸੰਗ ਮਰਦਾਨਾ, ਬਾਲਾ ਜੀ ਕਹਿੰਦੇ ਇੱਕ ਤਾਂ ਮੈਂ ਆ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਾ ਰਿਹਾ, ਦੂਜਾ ਭਾਈ ਮਰਦਾਨਾ ਜੀ ਜਾ ਰਹੇ ਹੈ। ਅਨੁਸਾਰੀ ਅਨ ਕਰ ਹੈ ਪਿਆਨਾ, ਗੁਰੂ ਮਹਾਰਾਜ ਦੀ ਆਗਿਆ ਹੁੰਦੀ ਹੈ ਉਸ ਆਗਿਆ ਦੇ ਅਨੁਸਾਰ ਹੋ ਕੇ ਅਸੀਂ ਚੱਲਣਾ ਕਰਦੇ ਸੀ। ਮਾਰਗ ਚਲਤ ਗ੍ਰਾਮ ਇੱਕ ਹੇਰਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਰਸਤੇ ਵਿੱਚ ਚੱਲਦਿਆਂ ਚੱਲਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਿੰਡ ਵੇਖਿਆ ਹੈ। ਤਹਿ ਤਰ ਕੇ ਤਰਕੀਨ ਬਸੇਰਾ। ਬਾਹਰ ਬਾਹਰ ਦਰਖਤ ਸੀ, ਉਹ ਦਰਖਤ ਦੇ ਹੇਠਾਂ ਸਤਿਗੁਰੂ ਨੇ ਨਿਵਾਸ ਕਰ ਲਿਆ ਹੈ। ਸੰਤ ਜਾਨ ਤਹਿ ਕੇ ਨਰ ਆਏ। ਉਹ ਪਿੰਡ ਦੇ ਜਿਹੜੇ ਲੋਕ ਸਨ ਵੀ ਸਾਧੂ ਆ ਗਏ ਹੈ, ਉਹ ਜਾਣ ਕੇ ਉਹ ਆ ਗਏ ਹਨ। ਹਿਰਦੈ ਭਾਉ ਧਰ ਸੀਸ ਝੁਕਾਏ। ਹਿਰਦੇ ਵਿੱਚ ਪ੍ਰੇਮ ਧਾਰ ਕੇ ਰੱਖ ਕੇ ਗੁਰੂ ਮਹਾਰਾਜ ਨੂੰ ਸੀਸ ਝੁਕਾਏ ਉਹ ਲੋਕਾਂ ਨੇ। ਅੰਨ ਆਨ ਦੀਨੋ ਹਿਤ ਅਸਨਾ। ਭੋਜਨ ਵਾਸਤੇ ਮਹਾਰਾਜ ਨੂੰ ਅਨਾਦਕ ਜਾਣੀ ਆਟਾ ਦਾਲ ਨੂੰ ਮਿਰਚ ਮਸਾਲਾ ਲਿਆ ਦਿੱਤਾ ਹੈ। ਬਿਨਾ ਯੁਕਤ ਬਾਨੀ ਭਨ ਰਸਨਾ। ਆਪਣੀ ਜਵਾਨ ਤੋਂ ਬੇਨਤੀ ਦੇ ਸਹਿਤ ਬਚਨ ਕਹੇ ਹਨ ਕਿ ਮਹਾਰਾਜ ਆਲੋ ਆਟਾ ਦਾਲ ਲੂਣ ਮਿਰਚ ਮਸਾਲਾ ਭੋਜਨ ਬਣਾ ਕੇ ਛਕੋ ਜੀ। ਤਿੰਨ ਕੀ ਬਿਨੈ ਸੋਨ ਧਰ ਪੂਰੀ। ਗੁਰੂ ਮਹਾਰਾਜ ਨੇ ਉਹਨਾਂ ਲੋਕਾਂ ਦੀ ਜਿਹੜੀ ਬੇਨਤੀ ਕੀਤੀ ਮਹਾਨ ਹੈ, ਉਹਨੂੰ ਕੰਨਾਂ ਵਿੱਚ ਧਿਆਨ ਨਾਲ ਸੁਣਿਆ ਹੈ। ਨੈਣ ਕੋਰ ਕਰਨਾ ਜਿਨ ਪੂਰੀ। ਭਾਈ ਬਾਲਾ ਜੀ ਕਹਿੰਦੇ, ਇਹਨਾਂ ਦੀ ਨੇਤਰਾਂ ਦੀ ਉਹ ਕੋਰ ਕੀ ਦ੍ਰਿਸ਼ਟੀ ਵਿੱਚ ਬਹੁਤ ਹੀ ਮਹਾਨ ਕਰਨਾ ਹੈ, ਬਹੁਤ ਕਿਰਪਾ ਹੈ। ਦੋਹਰਾ ਕਿਤਕ ਦਿਵਸ ਕੀ ਨੋ ਸਿਵਰ। ਗੁਰੂ ਮਹਾਰਾਜ ਜੀ ਨੇ ਇਹਨਾਂ ਲੋਕਾਂ ਨੂੰ ਸਿੱਖੀ ਬਖਸ਼ਣ ਵਾਸਤੇ ਕੁਝ ਕੁ ਦਿਨ ਇੱਥੇ ਹੀ ਡੇਰਾ ਕਰੀ ਰੱਖਿਆ। ਕਰਨ ਨਰਨ ਕਲਿਆਣ। ਲੋਕਾਂ ਦੀ ਕਲਿਆਣ ਮੁਕਤੀ ਕਰਨ ਵਾਸਤੇ। ਰਾਜ ਰਿਖੀ ਸਿੱਖਿਆਨ ਸੁਖਦ। ਕਿਉਂਕਿ ਗੁਰੂ ਮਹਾਰਾਜ ਰਿਖੀਆਂ ਦੇ ਵੀ ਰਾਜੇ ਹਨ ਤੇ ਸਿੱਖਾਂ ਨੂੰ ਤਾਂ ਸੁਖ ਦਰਦ ਦੇਣ ਵਾਲੇ ਹੈਗੇ ਹੀ ਹੈਗੇ ਹਨ। ਜਿਹ ਦਰਸ਼ਨ ਅਗਹਾਨ। ਗੁਰੂ ਨਾਨਕ ਸਾਹਿਬ ਦੇ ਜਿਹੜੇ ਦਰਸ਼ਨ ਆ, ਬੜੇ ਬੜੇ ਪਾਪਾਂ ਨੂੰ ਨਾਸ ਕਰਨ ਵਾਲੇ ਹਨ। ਉਹਨਾਂ ਨੇ ਇਹ ਨਗਰ ਵਿੱਚ ਬਾਰ ਬਾਰ ਕੋਈ ਦਿਨ ਲਈ ਡੇਰਾ ਕਰ ਲਿਆ, ਟਿਕਾਣਾ ਕਰ ਲਿਆ ਹੈ। ਚੌਪਈ ਬਾਸੁਰ ਕਿਤਕ ਬਤੀਤੇ ਜਬ ਹੀ। ਗੁਰੂ ਮਹਾਰਾਜ ਨੂੰ ਨਗਰ ਤੋਂ ਬਾਹਰ ਰਹਿੰਦਿਆਂ ਰਹਿੰਦਿਆਂ ਕੁਝ ਕੁ ਦਿਨ ਬੀਤੇ ਨੇ, ਲੰਘੇ ਹਨ। ਸੇਵਹਿ ਪ੍ਰੀਤ ਧਾਰ ਉਰ ਸਭ ਹੀ। ਜਿੰਨੇ ਪਿੰਡ ਦੇ ਲੋਕ ਹਿਰਦੇ ਵਿੱਚ ਪ੍ਰੀਤੀ ਧਾਰ ਕੇ ਸਾਰੇ ਹੀ ਸੇਵਾ ਕਰਦੇ ਲੱਕ ਬੰਨ ਕੇ। ਇੱਕ ਦਿਵਸ ਬਹਿਕੀਨ ਤਿਆਰੀ। ਇੱਕ ਦਿਨ ਐਸਾ ਆਇਆ ਜਿਸ ਕਰਕੇ ਸਾਰੇ ਲੋਕ ਨੇ ਚੱਲਣ ਦੀ ਤਿਆਰੀ ਜੀ ਕਰ ਲਈ। ਨਿਜ ਨਿਕੇਤ ਕੀ ਸੌਜ ਸੰਭਾਰੀ। ਆਪਣੇ ਘਰਾਂ ਦੀ ਜਿੰਨੀ ਕੋਈ ਖਾਣ ਪੀਣ ਵਾਲੀ ਸਮੱਗਰੀ ਜੀ ਉਹ ਸੰਭਾਲ ਲਈ, ਗੱਡਿਆਂ ਤੇ ਰੱਖ ਲਈ। ਤਿੰਨ ਕੀ ਰੀਤ ਹੇਰ ਕਰ ਸਵਾਮੀ। ਉਹਨਾਂ ਲੋਕਾਂ ਦੀ ਇਸ ਤਰ੍ਹਾਂ ਦੀ ਰੀਤੀ ਜੀ ਦੇਖ ਕੇ ਸਵਾਮੀ ਮਾਲਕ ਗੁਰੂ ਨਾਨਕ ਸਾਹਿਬ ਜੀ ਭਨੇ ਬਚਨ ਸ਼ੁਭ ਅੰਤਰ ਜਾਮੀ। ਜੋ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਉਹਨਾਂ ਨੇ ਸੋਹਣੇ ਬਚਨ ਕਹੇ ਲੋਕਾਂ ਨੂੰ। ਸਕਟਨ ਵੇਖਿਆ ਸੌਜ ਤੁਮ ਪਾਈ। ਕਹਿੰਦੇ ਵੀ ਨਗਰ ਦੇ ਲੋਕੋ, ਤੁਸੀਂ ਆ ਖਾਣ ਪੀਣ ਵਾਲੀ ਸਮੱਗਰੀ ਜੀ ਆਪੋ ਆਪਣੇ ਗੱਡਿਆਂ ਤੇ ਪਾ ਲਈ, ਰੱਖ ਲਈ ਹੈ। ਗ੍ਰਾਮ ਤਿਆਗ ਗਮਨੇ ਕਿਹ ਥਾਈ। ਆਪਣਾ ਪਿੰਡ ਛੱਡ ਕੇ ਤੁਸੀਂ ਕਿਹੜੇ ਥਾਂ ਵੀ ਚੱਲੇ ਹੋ। ਕਿਹ ਦੁੱਖ ਤੇ ਘਰ ਸਾਧਨ ਉਜਾਰਾ। ਤੁਹਾਨੂੰ ਕਿਹੜਾ ਦੁੱਖ ਆ ਬਣਿਆ ਜਿਸ ਕਰਕੇ ਘਰਾਂ ਨੂੰ ਉਜਾੜ ਚੱਲੇ ਹੋ। ਚੱਲੇ ਅਨੰਤ ਯੁੱਧ ਸਭ ਪਰਿਵਾਰ। ਸਾਰੇ ਆਪੋ ਆਪਣੇ ਪਰਿਵਾਰਾਂ ਸਹਿਤ ਹੀ ਕਿਸੇ ਹੋਰ ਥਾਂ ਨੂੰ ਚੱਲ ਪਏ ਹੋ। ਕਿਦੋਂ ਭਇਓ ਭੈ ਭੂਪਤ ਤਾਂ ਕਾਂਕੋ। ਵੀ ਤੁਹਾਨੂੰ ਕਿਸੇ ਉਹ ਕਿਸੇ ਰਾਜੇ ਦਾ ਬੜਾ ਭਾਰੀ ਕਹਿੰਦੇ ਡਰ ਪੈ ਹੋ ਗਿਆ। ਤੁਮ ਹੈ ਵਿਘਨ ਕੋ ਕਹੀਏ ਤਾਂ ਕੋ। ਤੁਹਾਨੂੰ ਕੋਈ ਐਸਾ ਵਿਘਨ ਕੋਈ ਰੁਕਾਵਟ ਖੜੀ ਹੋ ਗਈ ਉਹ ਸਾਨੂੰ ਦੱਸੋ। ਦੋਹਰਾ ਸੁਨਕਾਰ ਸ੍ਰੀ ਗੁਰ ਕੇ ਬਚਨ। ਉਹ ਜਿਹੜੇ ਪਿੰਡ ਦੇ ਲੋਕ ਉਹਨਾਂ ਨੇ ਸਤਿਗੁਰੂ ਦੇ ਬਚਨਾਂ ਨੂੰ ਸੁਣ ਕੇ ਮਾਨਵ ਯੁਗ ਕਰ ਬੰਦ। ਉਹਨਾਂ ਵਿੱਚੋਂ ਜਿਹੜੇ ਕੁਝ ਸਿਆਣੇ ਲੋਕ ਸੀ ਉਹਨਾਂ ਨੇ ਦੋਵੇਂ ਹੱਥ ਜੋੜ ਕੇ ਨਿਜ ਬਿਰਥਾ ਭਾਖਤ ਪਏ। ਆਪਣੀ ਜਿਹੜੀ ਅੰਦਰਲੀ ਬਿਰਥਾ ਕੀ ਪੀੜਾ ਸੀ ਜਾਂ ਆਪਣੀ ਹਾਲਤ ਸੀ ਉਹ ਮਹਾਰਾਜ ਕੋਲ ਦੱਸਣ ਲੱਗ ਪਏ। ਅਗਰਜ ਦੁੱਖ ਨਿਕੰਦ। ਜੋ ਦੁੱਖਾਂ ਨੂੰ ਕੱਟਣ ਵਾਲੇ ਉਹ ਗੁਨਾਹਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਉਹਨਾਂ ਦੇ ਅੱਗੇ ਸਾਹਮਣੇ। ਚੌਪਈ ਸੁਣ ਹੋ ਸੁਖਦ ਜੀ ਸ੍ਰੀ ਗੁਰੂ ਨਾਨਕ। ਕਹਿਣ ਲੱਗੇ ਨਗਰ ਦੇ ਵੇਲੇ ਸੁੱਖ ਸੁੱਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਸੁਣੋਤਿਆਂ ਨਾਲ ਲੱਗ ਹੈ ਅਗਨ ਇਸ ਗ੍ਰਾਮ ਅਚਾਨਕ ਦੱਸੀਏ ਮਹਾਰਾ ਅਚਨ ਚੇਤ ਹੀ ਸਾਡੇ ਪਿੰਡ ਨੂੰ ਆ ਕੇ ਅੱਗ ਲੱਗ ਜਾਂਦੀ ਹੈ। ਇਸ ਦੁੱਖ ਤੇ ਹਮ ਅਨੰਤ ਪਧਾਰੇ ਤੇ ਅੱਗ ਦੇ ਦੁੱਖ ਕਰ ਤੋਂ ਡਰਦੇ ਅਸੀਂ ਮਹਾਰਾ ਕਿਤੇ ਹੋਰ ਚਲੇ ਜਾਂਦੇ ਬਾਹਰ ਆਏ ਘਰ ਹੈ ਘਰ ਬਾਰੇ ਫਿਰ ਮਹਾਰਾ ਦੁਬਾਰਾ ਆ ਕੇ ਆਪਣੇ ਜਿਹੜੇ ਘਰਬਾਰ ਬਣਾਉਣਾ ਕਰਦੇ ਛੱਠੇ ਮਾਸ ਇੱਕ ਬਾਸੁਰ ਮਾਹੀ ਮਹਾਰਾ ਛੇ ਮਹੀਨਿਆਂ ਤੋਂ ਬਾਅਦ ਇੱਕ ਦਿਨ ਵਿੱਚ ਅਗਨ ਸੰਗ ਜਾਵਹਿ ਕੋ ਦਾਹੀ ਮਹਾਰਾ ਦੱਸ ਨਹੀਂ ਸਕਦੇ ਅੱਗ ਦੇ ਨਾਲ ਸਾਰੇ ਸਾਰੇ ਨਗਰ ਨੂੰ ਕਹਿੰਦੇ ਸਾੜ ਮਚਾ ਜਾਂਦਾ ਹੈ ਕੇਤਿਕ ਦਿਵਸ ਸਦਨ ਇਹ ਤਜ ਕੇ ਇਸ ਕਰਕੇ ਮਹਾਰਾ ਕੁਝ ਕੁ ਦਿਨ ਆਪਣੇ ਘਰ ਜੇ ਛੱਡ ਕੇ ਬਸ ਹੈ ਅੰਤ ਗ੍ਰਾਮ ਭੈ ਭੱਜ ਕੇ ਮਹਾਰਾ ਹੋਰ ਕਿਤੇ ਜਾ ਕੇ ਪਿੰਡ ਵਿੱਚ ਵੱਸਦੇ ਆ ਭੈ ਦੇ ਵਿੱਚ ਕਹਿੰਦੇ ਭੱਜ ਕੇ ਕੀ ਪ੍ਰਾਪਤ ਹੋ ਕੇ ਭੈ ਵਿੱਚ ਭੈ ਸਹਿਤ ਹੋ ਕੇ ਆਪ ਚੱਲ ਹੋ ਜੇ ਸੰਗ ਹਮਾਰੇ ਭੱਜ ਕੇ ਨੱਠ ਕੇ ਕਿਤੇ ਹੋਰ ਪਿੰਡ ਵਿੱਚ ਅਸੀਂ ਜਾ ਕੇ ਵੱਸਦੇ ਹਾਂ ਆ ਮਹਾਰਾ ਜੇ ਸਾਡੇ ਨਾਲ ਤੁਸੀਂ ਚੱਲੋਗੇ ਸੇਵਹਿ ਸਭ ਵਿਦ ਚਰਨ ਤੁਮਾਰੇ ਫਿਰ ਮਹਾਰਾ ਸਭ ਤਰ੍ਹਾਂ ਨਾਲ ਆਪ ਜੀ ਦੇ ਚਰਨਾਂ ਦੀ ਅਸੀਂ ਜਿਵੇਂ ਹੁਣ ਸੇਵਾ ਕਰਨੀ ਉੱਥੇ ਵੀ ਕਰਾਂਗੇ ਸੰਤ ਰੂਪ ਤੁਮ ਪਰ ਉਪਕਾਰੀ ਗੁਰੂ ਨਾਨਕ ਸਾਹਿਬ ਤੁਸੀਂ ਤਾਂ ਸੰਤ ਰੂਪ ਹੋ ਤੁਸੀਂ ਤਾਂ ਬਹੁਤ ਪਰਪਕਾਰੀ ਹੋ ਪੁਨ ਇੱਛਾ ਜੋ ਕਰ ਹੋ ਤੁਮਾਰੀ ਮਹਾਰਾ ਤੁਹਾਡੀ ਮਹਾਤਮਾ ਦੀ ਜਿਵੇਂ ਇੱਛਾ ਉਵੇਂ ਕਰ ਲੋ ਅਸੀਂ ਤਾਂ ਚਾਹੁੰਦੇ ਸਾਡੇ ਨਾਲ ਹੀ ਚੱਲੋ ਜੀ ਦੋਹਰਾ ਕਰ ਨਾ ਕਰ ਬੋਲੇ ਬਚਨ ਉਸ ਵੇਲੇ ਜੋ ਕਿਰਪਾ ਦੇ ਖਾਣ ਸਤਿਗੁਰੂ ਹੈ ਸੁਣ ਕੇ ਉਹ ਬਚਨ ਬੋਲੇ ਸ੍ਰੀ ਬੇਦੀ ਕੁਲ ਕੇਤ ਬਾਲਾ ਜੀ ਕਹਿੰਦੇ ਜੋ ਸਵਾਇਮਾਨ ਬੇਦੀਆਂ ਦੇ ਕੁਲ ਦੇ ਤੁਜਾਰੂ ਗੁਰੂ ਨਾਨਕ ਸਾਹਿਬ ਧਾਰਾ ਸਿੱਖੀ ਗੁਰੂ ਕਹਿਣ ਲੱਗੇ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੈ ਨਾ ਜਿਹੜਾ ਉਹਦੀ ਸਿੱਖੀ ਤੁਸੀਂ ਧਾਰ ਲਓ ਵਾਹਿਗੁਰੂ ਦੇ ਸਿੱਖ ਬਣ ਜਾਓ ਪੁਨ ਨਹਿ ਜਲ ਹੈ ਨਿਕੇਤ ਅਸੀਂ ਵਚਨ ਦਿੰਦੇ ਹਾਂ ਫਿਰ ਮੁੜ ਕੇ ਤੁਹਾਡੇ ਜਿਹੜੇ ਘਰ ਹੈ ਨਾ ਉਹ ਨੀ ਸੜਿਆ ਮੱਚਿਆ ਕਰਨਗੇ ਚੌਪਈ ਸਤ ਨਾਮ ਕੋ ਜਾਪ ਜਪੀਜੈ ਕਹਿੰਦੇ ਵੀ ਸਿੱਖ ਬਣ ਕੇ ਨਾ ਪਰਮੇਸ਼ਰ ਦੇ ਸਤ ਨਾਮ ਵਾਹਿਗੁਰੂ ਦਾ ਜਾਪ ਜਪਿਆ ਕਰੋ ਉਰਤੇ ਡਰ ਕੋ ਦੂਰ ਕਰੀਜੈ ਅੰਦਰ ਜਿਹੜਾ ਵੀ ਇਹ ਸਾਡੇ ਘਰਾਂ ਨੂੰ ਕੋਈ ਸਾੜ ਜਾਂਦਾ ਹੈ ਸਾਨੂੰ ਨਾ ਸਾੜ ਜਾਏ ਮਚਾ ਜਾਏ ਇਹ ਹਿਰਦੇ ਵਿੱਚੋਂ ਦੂਰ ਕਰ ਦਈਏ ਭੈ ਡਰ ਮਨ ਬਾਂਛਤ ਸੁਖ ਪਾਏ ਕਨੇਰੇ ਸਿੱਖੀ ਧਾਰ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋਗੇ ਜੋ ਤੁਹਾਡਾ ਮਨ ਚਾਹੁੰਦਾ ਹੈ ਉਸ ਤਰ੍ਹਾਂ ਦੇ ਬਹੁਤੇ ਸੁਖ ਪਾਓਗੇ ਬਸ ਹੋ ਸ਼ਾਂਤ ਜੋ ਆਪਣੇ ਡੇਰੇ ਫਿਰ ਕਹਿੰਦੇ ਸ਼ਾਂਤੀ ਨਾਲ ਆਪੋ ਆਪਣੇ ਡੇਰਿਆਂ ਟਿਕਾਰਿਆਂ ਵਿੱਚ ਵੱਸਦੇ ਰਹੋਗੇ ਹਮੇਸ਼ਾ ਆਪ ਤੇ ਲੱਗ ਹੈ ਨਾ ਅਗਨ ਅਗਾਰੀ ਨਾਲੇ ਅਸੀਂ ਕਹਿੰਦੇ ਬਚਨ ਕਰਦੇ ਹਾਂ ਹੁਣ ਤੋਂ ਬਾਅਦ ਤੁਹਾਡੇ ਮਕਾਨਾਂ ਨੂੰ ਕਿਤੇ ਅੱਗ ਨਹੀਂ ਲੱਗੇ ਧਰਮ ਸਾਲ ਸੁੱਠ ਰਚ ਹੋ ਸਵਾਰੀ ਇੱਥੇ ਬਣਾ ਸਵਾਰ ਕੇ ਸੋਹਣੀ ਧਰਮਸਾਲਾ ਬਣਾ ਲਵੋ ਸੰਤ ਅਥਿਤ ਕੀ ਜੈ ਸੇਵਾ ਕਹਿੰਦੇ ਧਰਮਸਾਲਾ ਵਿੱਚ ਜਿਹੜੇ ਆਏ ਗਏ ਸਾਧੂ ਸੰਤ ਹੈ ਲੋੜਵੰਤ ਉਹਨਾਂ ਦੀ ਸੇਵਾ ਕਰਦੇ ਰਹੇ ਮਹਿਮਾ ਕੀਰਤ ਕੋ ਲਖ ਭੇਵਾ ਇਸ ਤਰ੍ਹਾਂ ਵਾਹਿਗੁਰੂ ਦਾ ਭੇਦ ਜਾਣ ਕੇ ਉਹਦੀ ਮਹਿਮਾ ਵਡਿਆਈ ਕੀਰਤੀ ਕਰਦੇ ਰਹਿਣਾ ਸੁਣ ਕਰ ਉਰ ਧਰ ਹਰ ਖੁਬਸਾਲਾ ਨਗਰ ਦੇ ਲੋਕਾਂ ਨੇ ਸੁਣ ਕੇ ਹਿਰਦੇ ਵਿੱਚ ਬਹੁਤ ਪ੍ਰਸੰਨਤਾ ਰੱਖ ਧਾਰਦਿਆਂ ਹੋਏ ਸਿੱਖੀ ਗ੍ਰਹਿਣ ਕਰੀ ਤਤਕਾਲ ਪਾਟੀ ਮਹਾਰਾਜ ਦੀ ਜਿਹੜੀ ਸਿੱਖਿਆ ਨੂੰ ਧਾਰਨ ਕਰ ਲਿਆ ਗਮਨ ਨਕੀਨ ਗ੍ਰਾਮ ਜੇ ਆਨਾ ਮਹਾਰਾਜ ਦੇ ਵਚਨਾਂ ਤੇ ਭਰੋਸਾ ਰੱਖ ਕੇ ਉਹਨਾਂ ਲੋਕਾਂ ਨੇ ਸਿੱਖ ਬਣ ਕੇ ਕਿਸੇ ਹੋਰ ਪਿੰਡ ਨੂੰ ਨਹੀਂ ਜਾਣਾ ਕੀਤਾ ਮਾਨਸ ਵਚਨ ਵਸੇ ਨਿਜ ਥਾਨਾ ਗੁਰੂ ਮਹਾਰਾਜ ਦਾ ਵਚਨ ਮੰਨ ਕੇ ਆਪੋ ਆਪਣੇ ਥਾਵਾਂ ਵਿੱਚ ਘਰਾਂ ਵਿੱਚ ਇਹ ਵੱਸਦੇ ਰਹੇ ਦੋਹਰਾ ਸਭ ਸੰਭਾਰ ਸੰਭਾਰ ਕੇ ਜਿੰਨੀ ਕਹਿੰਦੇ ਘਰ ਦੀ ਸਮੱਗਰੀ ਜੀ ਹੈ ਨਾ ਉਹ ਸਾਰੀ ਕਹਿੰਦੇ ਸੰਭਾਲ ਕੇ ਗੱਡਿਆਂ ਤੇ ਲੱਦ ਕੇ ਰੱਖੀ ਹੋਈ ਸ੍ਰੀ ਨਾਨਕ ਢਿੱਗ ਆਨ ਲੱਦ ਲਦਾ ਕੇ ਨਾ ਘਰੋਂ ਤੇ ਗੁਰੂ ਮਹਾਰਾਜ ਦੇ ਕੋਲ ਆ ਗਏ ਹਨ ਚੱਲ ਕੇ ਰਾਖੀ ਡਰ ਕਰ ਅਗਨ ਤੇ ਅਗਨਾ ਕਿਤੇ ਮਚਾ ਜਾਵੇ ਸਭ ਕੁਛ ਨੂੰ ਉਹਦੇ ਵੀ ਡਰ ਜਾ ਧਾਰ ਕੇ ਰੱਖ ਲਈ ਉਰ ਸੰਦੇਹ ਕੋ ਮਾਨ ਵਿੱਚ ਬੜਾ ਭਾਰੀ ਸਾਜਾ ਮੰਨਦਿਆਂ ਹੋਇਆ ਚੌਪਈ ਸਭ ਹੈ ਨਾਰ ਨਾਰ ਗੁਰ ਢਿੱਗ ਬੈਸੇ ਨਗਰ ਦੇ ਮਾਈ ਭਾਈ ਹੈ ਸਾਰੇ ਆਪੋ ਆਪਣਾ ਸਮਾਨ ਜਾ ਲਿਆ ਕੇ ਮਹਾਰਾਜ ਕੋਲ ਆ ਬੈਠੇ ਨਾਮ ਜਪੋ ਐਸੇ ਉਪਦੇਸ਼ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਉਪਦੇਸ਼ ਦਿੱਤਾ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਧਾਰ ਅਗਨ ਡਰ ਤਜ ਨਿਜ ਸਦਨਾ ਉਸ ਵੇਲੇ ਜਿੰਨੇ ਲੋਕ ਅੱਗ ਦਾ ਡਰ ਜਾ ਧਾਰ ਕੇ ਰੱਖ ਕੇ ਆਪੋ ਆਪਣੇ ਘਰਾਂ ਨੂੰ ਛੱਡ ਕੇ ਹੋਏ ਨਿਕਟ ਸ੍ਰੀ ਗੁਰ ਪਦ ਪਦਮਾ ਗੁਰੂ ਮਹਾਰਾਜ ਦੇ ਜਿਹੜੇ ਚਰਨ ਕਮਲ ਹਨ ਉਹਨਾਂ ਦੇ ਨੇੜੇ ਹੋ ਕੇ ਬੈਠ ਰਹੇ ਹਾਂ ਤਬ ਇੱਕ ਦੈਤ ਰੂਪ ਬਿਕਰਾਰਾ ਜਦੋਂ ਕਹਿੰਦੇ ਇਸ ਤਰ੍ਹਾਂ ਨਗਰ ਦੇ ਲੋਕਾਂ ਦੇ ਸਤਿਗੁਰੂ ਕੋਲ ਬੈਠਿਆ ਬੈਠਿਆ ਇੱਕ ਭਿਆਨਕ ਜਿਹੜਾ ਦੈਤ ਹੈ ਆਵਤ ਨਰ ਨਾਰੀਨ ਨਿਹਾਰਾ ਨਗਰ ਦੇ ਲੋਕ ਹੈ ਮਾਈ ਭਾਈ ਉਹਨਾਂ ਨੇ ਆਉਂਦਿਆਂ ਭਿਆਨਕ ਦੈਤ ਰੂਪ ਵੇਖਿਆ ਪਗ ਪਾਤਾਲ ਸੀਸ ਨਭ ਧਾਰੀ ਕਹਿੰਦੇ ਪਤਾਲ ਪੈਰ ਹੈ ਤੇ ਜਿਹੜਾ ਸਿਰ ਆਕਾਸ਼ ਨੂੰ ਲੱਗਿਆ ਹੋਇਆ ਲੋਹਤ ਸਮਸ ਭਯੰਕਰ ਭਾਰੀ ਇਸ ਤਰ੍ਹਾਂ ਭੂਰਾ ਜਿਹਾ ਰੰਗ ਭੂਰਾ ਜਿਹਾ ਦਾੜਾ ਹੈ ਤੇ ਭਿਆਨਕ ਭਾਰੀ ਉਹ ਪੈ ਦੇਣ ਵਾਲਾ ਹੈ ਨਰ ਤਬ ਬੈਸੇ ਰਾਖਸ਼ ਹੇਰੇ ਜਦੋਂ ਮਹਾਰਾਜ ਕੋਲ ਲੋਕ ਬੈਠੇ ਸੀ ਉਹਨਾਂ ਨੇ ਰਾਖਸ਼ ਦੈਤ ਨੂੰ ਵੇਖਿਆ ਅਗਨ ਨੈਨ ਕੀ ਕ੍ਰੋਧ ਕਨੇਰੇ ਉਸਨੇ ਕਹਿੰਦੇ ਦੈਤ ਨੇ ਅੱਖਾਂ ਦੇ ਵਿੱਚ ਬੜਾ ਭਾਰੀ ਕਹਿੰਦੇ ਅੱਗ ਵਾਂਗੂ ਗੁੱਸਾ ਜਿਹਾ ਕੀਤਾ ਹੈ ਡਰ ਮਮ ਤਿਆਗ ਰਹੇ ਕਿਹ ਥਾਈ ਬੋਲਦਾ ਦੈਤ ਹੈ ਕਹਿੰਦੇ ਵੀ ਇਹ ਮੇਰਾ ਡਰ ਛੱਡ ਕੇ ਤੁਸੀਂ ਉੱਥੇ ਹੁਣ ਠਾਂ ਟਿਕ ਰਹੇ ਹੋ ਤਜੋ ਨਾ ਅਬ ਇਨ ਲੇ ਚਬਾਏ ਚਬਾਈ ਮੈਂ ਛੱਡਣਾ ਨੀ ਹੁਣ ਇਹਨੂੰ ਸਾਰਿਆਂ ਨੂੰ ਚਬਾ ਲੈਣਾ ਚਬ ਲੈਣਾ ਹੈ ਦੋਹਰਾ ਦਾਰੁਨ ਦੀਰਘ ਦਾਂਤ ਖਲ ਇਸ ਤਰ੍ਹਾਂ ਕਹਿੰਦੇ ਉਹ ਦੈਨ ਦੇ ਵੱਡੇ ਵੱਡੇ ਲੰਮੇ ਲੰਮੇ ਦੰਦ ਹੈ ਓਸ਼ਟ ਚਾਟਤ ਜੀਹੀ ਆਪਣੀ ਜਵਾਨ ਨਾਲ ਆਪਣੇ ਬੁੱਲ ਜੇ ਝੱਟ ਰਿਹਾ ਹੈ ਹੱਥ ਵਿਖੇ ਜਵਲਤੀ ਅਗਨ ਕਹਿੰਦੇ ਅੱਗ ਦੀ ਫੜੀ ਹੋਈ ਚੁਆਤੀ ਜੀ ਹੈ ਨਰ ਦੁੱਖ ਦਾਨੀ ਦੀਹੀ ਹਾਂ ਲੋਕਾਂ ਨੂੰ ਬੜਾ ਭਾਰੀ ਕਹਿੰਦੇ ਦੁੱਖ ਦੇਣ ਵਾਲਾ ਹੈ ਚੌਪਈ ਡਰੇ ਲੋਕ ਜਾਨੀ ਮ੍ਰਿਤੂ ਆਈ ਉਸ ਵੇਲੇ ਲੋਕ ਡਰ ਗਏ ਹਨ ਜਾਣ ਲਿਆ ਵੀ ਸਾਡੀ ਤਾਂ ਹੁਣ ਮੌਤ ਹੀ ਆ ਗਈ ਪੀਤ ਭਏ ਮੁਖ ਥੂਕ ਸੁਕਾਈ ਹਾਂ ਪੀੜੇ ਜੇ ਮੂੰਹ ਹੋ ਗਏ ਸਾਰਿਆਂ ਨੂੰ ਮੂੰਹ ਵਿੱਚ ਤੋਂ ਥੁੱਕ ਵੀ ਸੁੱਕ ਗਿਆ ਸੁਖ ਚੇ ਤਨ ਕੰਪਤ ਬਿਨ ਚੈਨਾ ਦੇ ਸਰੀਰ ਜੇ ਕਹਿੰਦੇ ਸੁੰਗੜ ਗਏ ਇਕੱਠਿਆਂ ਜੇ ਹੋ ਗਏ ਕੰਬਦੇ ਤੇ ਬਿਨਾਂ ਚੈਨ ਤੋਂ ਕਹਿੰਦੇ ਦੇਖ ਨਾ ਸਕ ਹੈ ਮੂੰਦ ਲੀਏ ਨੈਨਾ ਭਿਆਨਕ ਦੇਰ ਵੱਲ ਨੀ ਦੇਖ ਨੀ ਸਕਦੇ ਹੈ ਨੇਤਰ ਜੇ ਬੰਦ ਕਰ ਲਏ ਕਰ ਹੈ ਪਰਸ ਪਰ ਅਬ ਭਾ ਮਰਨਾ ਆਪੋ ਵਿੱਚ ਹੀ ਇੱਕ ਦੂਸਰੇ ਨੂੰ ਕਹਿਣਾ ਕਹਿੰਦੇ ਵੀ ਹੁਣ ਤਾਂ ਮਰਨਾ ਹੋਊਗਾ ਜਾਵਹ ਕਿਹ ਚਰਨਨ ਕੀ ਸ਼ਰਨਾ ਹੁਣ ਕਿਹੜੇ ਚਰਨਾਂ ਦੀ ਸ਼ਰਨ ਵਿੱਚ ਬਚਾ ਲਈ ਜਾਵਾਂਗੇ ਆਗੈ ਘਰ ਜਲਨੇ ਕੀ ਚਿੰਤਾ ਪਹਿਲਾਂ ਤਾਂ ਘਰ ਸੜਨ ਦੀ ਸਾਨੂੰ ਚਿੰਤਾ ਹੁੰਦੀ ਆਪ ਜਾਨੀ ਭਾ ਪ੍ਰਾਨਨ ਅੰਤ ਜਾਣਿਆ ਜਾਂਦਾ ਵੀ ਸਾਡੇ ਪ੍ਰਾਣਾ ਦਾ ਵੀ ਅੰਤ ਹੋਊਗੀ ਹੁਣ ਤਾਂ ਅਸੀਂ ਵੀ ਮਰਾਂਗੇ ਸਰਾਂਗੇ ਭਾਗ ਜਾਏ ਥੇ ਹਮ ਕਿਹੇ ਕਾਲਾ ਭਾਗ ਜਾਏ ਥੇ ਹਮ ਇਹ ਕਾਲਾ ਇਸ ਸਮੇਂ ਅਸੀਂ ਪਹਿਲਾਂ ਹੀ ਕਹਿੰਦੇ ਇੱਥੋਂ ਭੱਜ ਜਾਂਦੇ ਹੁੰਦੇ ਸੀ ਕਿਹ ਰਾਖੇ ਇਨ ਸੰਤ ਕਿਰਪਾਲਾ ਕਰੀਜਨ ਕਹਿ ਰਾਖੇ ਇਨ ਸੰਤ ਕਿਰਪਾਲਾ ਇਸ ਕਰਕੇ ਕਹਿੰਦੇ ਜਿਹੜੇ ਸਾਧੂ ਸੰਤ ਗੁਰੂ ਨਾਨਕ ਸਾਹਿਬ ਇਹਨਾਂ ਨੇ ਕਹਿ ਕੇ ਸਾਨੂੰ ਰੱਖ ਲਿਆ ਕੋ ਜਾਣਾ ਹੈ ਅਬ ਕੋ ਵਿਦ ਹੋਵੇ ਹੈ ਕੌਣ ਕੋਈ ਜਾਣਦਾ ਹੁਣ ਕਿਹੜਾ ਬਚਣ ਦਾ ਤਰੀਕਾ ਹੋਊਗਾ ਜੀਵਤ ਬਚਾ ਕੇ ਪ੍ਰਾਨਨ ਖੋਵੇ ਹੈ ਜਾਂਦੇ ਬਚ ਜਾਂਗੇ ਅਥਵਾ ਪ੍ਰਾਣ ਗੁਆ ਲਾਂਗੇ ਸੜਾ ਮਚਾਂਗੇ ਦੋਹਰਾ ਨਰ ਨਾਰਨ ਕੋ ਦੇਖ ਗੁਰ ਇੰਨੇ ਪਿੰਡ ਦੇ ਲੋਕ ਮਹਾਰਾਜ ਕੋਲ ਬੈਠੇ ਉਹਨਾਂ ਨੂੰ ਇਸ ਤਰ੍ਹਾਂ ਦੇਖ ਕੇ ਜੇ ਕੰਪਤ ਭੈ ਭੀਤ ਜਿਹੜੇ ਕੰਬਦੇ ਆ ਭੈ ਨਾਲ ਬੜੇ ਭੀਤ ਡਰੇ ਹੋਏ ਕੂਰ ਦ੍ਰਿਸ਼ਟ ਤਿਸ ਦੈਤ ਦਿਸ਼ ਜਿਹੜਾ ਦੈਤ ਅੱਗ ਦੀ ਚੌਤੀ ਜੇ ਲੈ ਕੇ ਆਇਆ ਉੱਧਰ ਮਹਾਰਾਜ ਨੇ ਬੜੀ ਭਿਆਨਕ ਨਿਗਾਹ ਨਾਲ ਤੱਕਿਆ ਹੈ ਕਿੰਨੀ ਹਰਨ ਅਨੀਤ ਅਨੀਤੀ ਜੀ ਕਰਨਾ ਚਾਹੁੰਦਾ ਸੀ ਬੇਇਨਸਾਫੀ ਉਹਨੂੰ ਨਾਸ ਕਰਨ ਵਾਸਤੇ ਚੌਪਈ ਤਿਸੀ ਸਮੇ ਮਹਿ ਦੈਤ ਬਿਸਾਲਾ ਮਹਾਰਾਜ ਨੇ ਇਸ ਤਰ੍ਹਾਂ ਭਿਆਨਕ ਨਿਗਾਹ ਵੱਲ ਉਹਦੇ ਵੱਲ ਤੱਕਿਆ ਨਾ ਧਾੜ ਕੇ ਉਸੇ ਸਮੇਂ ਜਿਹੜਾ ਦੈਨ ਸੀ ਮਹਾਨ ਬਿਲਕੁਲ ਪਰਿਓ ਧਰਨੀ ਮੁਰਛਾਲਾ ਉੱਪਰ ਕਹਿੰਦੇ ਵਿਆਕੁਲ ਹੋ ਕੇ ਬੇਹੋ ਸ਼ੁੱਧ ਹੋ ਕੇ ਮੂਰਛਿਤ ਹੋ ਕੇ ਡਿੱਗ ਪਿਆ ਹੋ ਬਹੁਤ ਪੁਰਾਤਨ ਤਰ ਜਿਉ ਕੋ। ਇਸ ਤਰ੍ਹਾਂ ਕਹਿੰਦੇ ਬਹੁਤ ਹੀ ਪੁਰਾਣਾ ਬਿਰਸ਼ ਜਾ ਕੋਈ ਹੋਵੇ, ਪਵਨ ਵੇਗ ਸੋ ਉਖਰਤ ਸੋ, ਹਵਾ ਦਾ ਤਿੱਖਾ ਝੋਲਾ ਜਾ ਆ ਜਾਏ ਤੇ ਉਖੜ ਕੇ ਕਹਿੰਦੀ ਉਹ ਡਿੱਗ ਪੈਂਦਾ ਹੁੰਦਾ। ਤਸ ਬਿਦ ਗਿਰੇ ਉਹ ਭਿਆਨਕ ਭਾਰੀ, ਉਹ ਜਿਹੜਾ ਭਿਆਨਕ ਦਹਿਨ ਸੀ ਉਹ ਕਹਿੰਦੇ ਪੁਰਾਣੇ ਦਰਖਤ ਨੂੰ ਡਿੱਗ ਪਿਆ ਝੜਕ ਦੇ ਕੇ। ਜਿਹ ਤਨ ਸਰਬ ਚੇਸ਼ਟਾ ਹਾਰੀ, ਜਿਹਦੇ ਸਰੀਰ ਵਿੱਚੋਂ ਸਾਰੀ ਜਿਹੜੀ ਹਰਕਤ ਹੈ ਕਹਿੰਦੇ ਖਤਮ ਹੋ ਗਈ ਹੈ। ਜਹ ਚਰ ਨਾਰ ਬਿੰਦ ਜਗ ਗੁਰ ਕੋ, ਜਿੱਥੇ ਗੁਰੂ ਨਾਨਕ ਸਾਹਿਬ ਜੀ ਜੋ ਸੰਸਾਰ ਦੇ ਗੁਰੂ ਹਨ ਉਹਨਾਂ ਦੇ ਚਰਨ ਕਮਲ ਸਨ। ਗਿਰਤ ਸਮੇਂ ਤਹਿ ਗੇਰਿਓ ਸਿਰ ਕੋ, ਔਰ ਉਹ ਕਹਿੰਦੇ ਡਿੱਗਦੇ ਸਮੇਂ ਨੇ ਆਪਣਾ ਜਿਹੜਾ ਸੀਸ ਹੈ ਮਹਾਰਾਜ ਦੇ ਚਰਨਾਂ ਦੇ ਨੇੜੇ ਲਿਆ ਰੱਖਿਆ ਹੈ। ਕਰੁਣਾ ਨਿਧ ਭਿਖ ਕਰੁਣਾ ਆਈ, ਜੋ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਹੈ ਵੇਖ ਕੇ ਕਹਿੰਦੇ ਕਿਰਪਾ ਆ ਗਈ, ਤਰਸ ਆ ਗਿਆ ਹੈ। ਅੰਤ ਦੀਨਤਾ ਜਾਹੇ ਜਨਾਈ, ਕਿਉਂਕਿ ਜਿਸ ਦਿਨ ਨੇ ਅਖੀਰ ਨੂੰ ਅੰਤ ਨੂੰ ਆਪਣੀ ਦੀਨਤਾ ਹੀ ਜਨਾਈ ਵੀ ਮਹਾਰਾਜ ਬਖਸ਼ ਲੋ ਮੈਨੂੰ। ਸ਼ੀਸ਼ ਸੁਹਾਇਓ ਤੇ ਪਦ ਪਦਮ, ਗੁਰੂ ਮਹਾਰਾਜ ਨੇ ਐਸਾ ਜਾਣ ਕੇ ਆਪਣਾ ਜਿਹੜਾ ਕਵਲ ਵਰਗਾ ਚਰਨ ਉਹਦੇ ਦੇਣ ਦੇ ਸਿਰ ਨੂੰ ਸੁਹਾ ਦਿੱਤਾ। ਜੋ ਸਭ ਸਿੱਖਿਆ ਕੋ ਸੁਖ ਸਦਨ, ਭਾਈ ਬਾਲਾ ਜੀ ਕਹਿੰਦੇ ਜੋ ਸਾਰੇ ਸਿੱਖਾਂ ਨੂੰ ਸੁਖ ਦਾ ਘਰ ਹਨ ਮਹਾਰਾਜ ਦੇ ਚਰਨੋਂ ਸੀ ਚੁਆਇਆ ਉਸਦੇ। ਦੋਹਰਾ ਸ਼ੁਭਤ ਚਰਨ ਮੁਰਸ਼ਾ ਛੁੱਟੀ, ਗੁਰੂ ਮਹਾਰਾਜ ਦਾ ਚਰਨ ਉਹਦੇ ਸੀਸ ਨੂੰ ਛੋਇਆ, ਉਹਦੀ ਬੇਹੋਸ਼ੀ ਛੁੱਟ ਗਈ, ਖਤਮ ਹੋ ਗਈ। ਭਇਓ ਸਰੀਰ ਸੁਚੇਤ, ਉਸੇ ਵੇਲੇ ਸਰੀਰ ਕਰਕੇ ਦਿਨ ਸਾਵਧਾਨ ਹੋ ਗਿਆ। ਸ਼ਸਤਰ ਹਤੇ ਸੰਜੀਵਨੀ, ਜਿਵੇਂ ਕਿਸੇ ਦੇ ਸ਼ਸਤਰ ਵੱਜਾ ਹੋਵੇ, ਜ਼ਖਮੀ ਹੋਇਆ ਹੋਵੇ, ਸੰਜੀਵਨੀ ਬੂਟੀ ਲਾ ਦੇਵੇ ਕੋਈ। ਜਿਉ ਲਗਾਏ ਤੇਹ ਦੇਖ, ਜਿਵੇਂ ਕਹਿੰਦੇ ਸੰਜੀਵਨੀ ਬੂਟੀ ਲਗਾ ਦੇ ਉਹ ਝੱਟ ਹੋਸ਼ ਵਿੱਚ ਆ ਜਾਂਦਾ, ਜ਼ਖਮ ਮਿਟ ਜਾਂਦਾ। ਇਸ ਤਰ੍ਹਾਂ ਹੀ ਕਹਿੰਦੇ ਮਹਾਰਾਜ ਦਾ ਜਿਹੜਾ ਚਰਨ ਹੈ ਉਹ ਸੰਜੀਵਨੀ ਬੂਟੀ ਵਰਗਾ ਹੈ, ਜਦੋਂ ਲੱਗਿਆ ਉਸੇ ਵੇਲੇ ਉਸ ਹੋਸ਼ ਸਹਿਤ ਹੋ ਗਿਆ, ਸਾਵਧਾਨ ਹੋ ਗਿਆ ਹੈ। ਚੌਪਈ ਤੇਜ ਪ੍ਰਭਾਵ ਹੇਰ ਗੁਰ ਕੇ ਰੋ, ਗੁਰੂ ਮਹਾਰਾਜ ਦਾ ਤੇਜ ਪ੍ਰਤਾਪ ਦਾ ਪ੍ਰਭਾਵ ਦੇਖ ਕੇ, ਨਿਮਰ ਭਇਓ ਮਨ ਦੀਨ ਕਨੇਰੋ, ਜਿਹੜਾ ਦੈਤ ਬਹੁਤ ਨਿਮਰਤਾ ਸਹਿਤ ਹੋਇਆ, ਮਨ ਵਿੱਚ ਬਹੁਤ ਆਈ ਨਮਾਣਾ ਹੋਇਆ। ਬੋਲਿਓ ਬਚਨ ਸਿਮਹੋ ਅਪਰਾਧੂ, ਬਚਨ ਬੋਲਿਆ ਹੇ ਗੁਰੂ ਨਾਨਕ ਸਾਹਿਬ ਜੀ ਗੁਨਾਹ ਮਾਫ ਕਰ ਦੇਵੋ। ਪਰਮੇਸ਼ਵਰ ਤੁਮ ਵੇਖ ਸੋ ਸਾਧੂ, ਤੁਸੀਂ ਮਹਾਰਾਜ ਪਰਮੇਸ਼ਵਰ ਅਤੇ ਸਾਧੂਆਂ ਦਾ ਭੇਖ ਧਾਰਿਆ ਹੋਇਆ ਇਸ ਸਮੇਂ। ਹੋ ਅਣਜਾਨ ਨਾ ਮਹਿਮਾ ਜਾਨੀ, ਮਹਾਰਾਜ ਦੈਂਤ ਅਣਜਾਨ ਸੀ, ਆਪ ਜੀ ਦੀ ਮਹਿਮਾ ਨਹੀਂ ਸਮਝੀ ਸੀ। ਤੁਮ ਹੋ ਮਹਾਂਪੁਰਖ ਗੁਣ ਖਾਨੀ, ਗੁਰੂ ਨਾਨਕ ਸਾਹਿਬ ਤੁਸੀਂ ਤਾਂ ਗੁਣਾਂ ਦੇ ਖਾਨ ਮਹਾਂਪੁਰਖ ਹੋ। ਇਨ ਲੋਕਾਂ ਤੇ ਆਨ ਮਨਾਉ, ਇਹ ਗੁਰੂ ਨਾਨਕ ਸਾਹਿਬ ਨਗਰ ਦੇ ਲੋਕਾਂ ਤੋਂ ਮੈਂ ਆਪਣੀ ਈਨ ਮਨਾਉਂਦਾ ਹੁੰਦਾ ਸੀ। ਜਾਂ ਤੇ ਇਨ ਕੇ ਧਾਮ ਜਲਾ, ਇਸ ਕਰਕੇ 6 ਮਹੀਨਿਆਂ ਤੋਂ ਬਾਅਦ ਅਗਲਾ ਕੇ ਇਹਨਾਂ ਦੇ ਘਰ ਮੈਂ ਸਾੜ ਜਾਂਦਾ ਸੀ। ਆਬ ਤੁਮਰੇ ਪਦ ਪਦਮ ਸੁਹਾਏ, ਮਹਾਰਾਜ ਤੁਹਾਡੇ ਜਿਹੜੇ ਚਰਨ ਕਲ ਨੂੰ ਇੱਥੇ ਆ ਪੈ ਗਏ, ਸੋਭਨੀਕ ਹੋ ਗਏ। ਇਨਕੇ ਭਾਗ ਜਗੇ ਜਬ ਆਏ, ਇਹਨਾਂ ਦੇ ਲੋਕਾਂ ਦੇ ਭਾਗ ਜਾਗੇ ਜਦੋਂ ਤੁਸੀਂ ਆ ਗਏ। ਕਰ ਹੋ ਸਭਨ ਕੋ ਆਬ ਕਲਿਆਣਾ, ਮਹਾਰਾਜ ਸਾਰੇ ਲੋਕਾਂ ਦਾ ਵੀ ਮੇਰਾ ਵੀ ਕਲਿਆਣ ਕਰ ਦੇ। ਉਪਕਾਰੀ ਤੁਮ ਕਿਰਪਾ ਨਿਧਾਨਾ, ਤੁਸੀਂ ਤਾਂ ਕਿਰਪਾ ਦੇ ਖਜ਼ਾਨੇ ਆ ਤੇ ਬਹੁਤ ਪਰਉਪਕਾਰੀ ਹੋ। ਦੋਹਰਾ ਮੈਂ ਤੁਮ ਦਾਸਨ ਦਾਸ ਹੋ, ਇਹ ਗੁਰੂ ਨਾਨਕ ਸਾਹਿਬ ਜੀ ਮੈਂ ਤਾਂ ਤੁਹਾਡੇ ਦਾਸਾਂ ਦਾ ਦਾਸ ਹਾਂ। ਜਿਹ ਬਿਦ ਦੇ ਹੋਰ ਜਾਏ, ਇਸ ਤਰ੍ਹਾਂ ਦੀ ਆਗਿਆ ਮੈਨੂੰ ਤੁਸੀਂ ਦੇਵੋਗੇ, ਸੋ ਕਰਹੂ ਨਿਸਚੈ ਸਦਾ, ਹਮੇਸ਼ਾ ਭਰੋਸੇ ਨਾਲ ਉਸ ਨੂੰ ਉਸੇ ਤਰ੍ਹਾਂ ਮੈਂ ਕਰਿਆ ਕਰਾਂ। ਜਾਂ ਤੇ ਕਸ਼ਟ ਮਿਟਾਏ, ਇਸ ਕਰਕੇ ਮਾਰਾ ਵੀ ਮੇਰਾ ਵੀ ਦੁੱਖ ਮਿਟਿਆ ਮਿਟ ਜਾਏਗਾ। ਚੌਪਈ ਸ੍ਰੀ ਨਾਨਕ ਜੀ ਸੁਣ ਅਸ ਬਾਨੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਦੋਣ ਦੇ ਐਸੇ ਬਚਨਾਂ ਨੂੰ ਸੁਣਿਆ। ਸ਼ਰਧਾ ਬਹੁਤ ਪ੍ਰੀਤ ਮੈਂ ਸਾਨੀ, ਸ਼ਰਧਾ ਬਹੁਤ ਹੈ ਪ੍ਰੀਤੀ ਦੇ ਸਹਿਤ ਹੈ ਬਚਨ। ਬੋਲੇ ਬਚਨ ਦੀਨ ਕੇ ਦਿਆਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਸਤਿਗੁਰੂਆਂ ਦੇ ਤੈਨੂੰ ਬਚਨ ਬੋਲੇ। ਗ੍ਰਾਮ ਵਿਖੇ ਰਚੀਏ ਧਰਮਸ਼ਾਲਾ, ਕਹਿੰਦੇ ਵੀ ਦੈਤ ਪਿੰਡ ਦੇ ਲੋਕਾਂ ਨਾਲ ਮਿਲ ਕੇ ਇਸ ਦੇ ਵਿੱਚ ਧਰਮਸ਼ਾਲਾ ਬਣਾ ਲਈਏ। ਕਰੋ ਕੀਰਤਨ ਮਿਲਤੇ ਮਾਹੀ, ਇਹਨਾਂ ਲੋਕਾਂ ਨਾਲ ਮਿਲ ਕੇ ਤੂੰ ਪਰਮੇਸ਼ਰ ਦਾ ਕੀਰਤਨ ਕਰਿਆ ਕਰ। ਸਤ ਨਾਮ ਉਚਰਹ ਅਗ ਜਾਹੀ, ਸਤ ਨਾਮ ਵਾਹਿਗੁਰੂ ਜਪਿਆ ਕਰੋ, ਸਾਰੇ ਪਾਪ ਚਲੇ ਜਾਣਗੇ। ਭਰ ਜਲ ਆਨਾ ਤਹ ਨਿਜ ਸੀਸਾ, ਦੈਤ ਨੂੰ ਕਹਿੰਦੇ ਨਾ ਵੀ ਭਰ ਕੇ ਪਾਣੀ ਦਾ ਘੜਾ ਤੇ ਆਪਣੇ ਸੀਸ ਦੇ ਚੁੱਕ ਕੇ ਤੂੰ ਲਿਆਇਆ ਕਰ। ਭਗਤ ਕਰ ਹੈ ਜਹ ਨਰ ਜਗ ਦੀਸ਼ਾ। ਜਿੱਥੇ ਧਰਮਸ਼ਾਲਾ ਵਿੱਚ ਬੈਠ ਕੇ ਬਹੁਤੇ ਲੋਕ ਪਰਮੇਸ਼ਰ ਦੀ ਭਗਤੀ ਕਰਨਗੇ, ਉੱਥੇ ਤੂੰ ਪਾਣੀ ਭਰ ਕੇ ਲਿਆਇਆ ਕਰ, ਛਕਾਇਆ ਕਰ ਇਹਨਾਂ ਨੂੰ। ਸੇਵਾ ਕਰਤ ਬਿਮਲ ਮਨ ਹੋਵੇ। ਹਾਂ ਬਈ, ਸੇਵਾ ਕਰਦਿਆਂ ਤੇਰਾ ਮਨ ਉਜਲ ਹੋ ਜਾਵੇਗਾ। ਜਨਮ ਜਨਮ ਕੇ ਕਿਲ ਬਿਖ ਖੋਵੇ। ਹਾਂ ਬਈ, ਤੈ ਤੂੰ ਜਨਮਾਂ ਜਨਮਾਂ ਦੇ ਜਿਹੜੇ ਪਿੱਛੇ ਪਾਪ ਕੀਤੇ ਇਹਨਾਂ ਨੂੰ ਗਵਾ ਲਏਗਾ। ਸਤ ਨਾਮ ਜਪ ਹੋਏ ਅਧਿਕਾਰੀ। ਇਸ ਤਰ੍ਹਾਂ ਸਤ ਜਬ ਨਾਮ ਜਪਣ ਦਾ ਫਿਰ ਤੂੰ ਅਧਿਕਾਰੀ ਹੋ ਜਾਵੇਗਾ। ਅੰਤ ਸਮੇਂ ਗਤ ਪਾਏ ਸੁਖਾਰੀ। ਅੰਤ ਦੇ ਸਮੇਂ ਤੂੰ ਸੌਖੀ ਕਹਿੰਦੇ ਮੁਕਤੀ ਪਾ ਲਵੇਗਾ। ਦੋਹਰਾ ਸੁਣ ਕਰ ਜਗ ਗੁਰ ਕੋ ਬਚਨ। ਗੁਰੂ ਨਾਨਕ ਸਾਹਿਬ ਜੋ ਸੰਸਾਰ ਦੇ ਗੁਰੂ, ਉਹਨਾਂ ਦੇ ਬਚਨ ਸੁਣ ਕੇ ਮਨ ਸੀਸ ਪੈ ਲੀਨ। ਦੈਂਤ ਨੇ ਜਿਹੜੇ ਬਚਨ ਸੀਸ ਦੇ ਉੱਪਰ ਮੰਨ ਲਏ, ਭਾਵ ਖਿੜੇ ਮੱਥੇ ਮੰਨ ਲਏ। ਰਚੀ ਧਰਮਸ਼ਾਲਾ ਰੁਚਰ। ਉਸੇ ਨਗਰ ਵਿੱਚ ਸੋਹਣੀ ਧਰਮ ਦੀ ਜਗ੍ਹਾ ਬਣਾ ਲਈ। ਪੁਨ ਸੇਵਹਿ ਮਨ ਦੀਨ। ਮਨ ਵਿੱਚ ਬਹੁਤ ਨਿਮਰਤਾ ਸਹਿਜ ਆ, ਮਨ ਵਿੱਚ ਅਧੀਨ ਹੋ ਕੇ ਸੇਵਾ ਕਰਦਾ ਹੈ। ਚੌਪਈ ਸ੍ਰੀ ਗੁਰ ਧਰਮਸ਼ਾਲ ਮਹਿ ਬੈਸੇ। ਗੁਰੂ ਮਹਾਰਾਜ ਉਹ ਨਗਰ ਜਿੱਥੇ ਦਰਖਤ ਹੇਠਾਂ ਬੈਠੇ ਸੀ, ਉੱਥੋਂ ਆ ਕੇ ਜਿੱਥੇ ਧਰਮਸ਼ਾਲਾ ਬਣਾਈ ਉੱਥੇ ਆ ਬੈਠੇ। ਨਾਮ ਜਪੋ ਮਨ ਜਨ ਉਪਦੇਸ਼ੇ। ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ ਵੀ ਰਲ ਮਿਲ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ। ਕਰਨ ਕੀਰਤਨ ਲੱਗੇ ਵਿਸਾਲਾ। ਇਸ ਤਰ੍ਹਾਂ ਮਹਾਰਾਜ ਦਾ ਬਚਨ ਮੰਨ ਕੇ ਸਾਰੇ ਬਹੁਤਾ ਕੀਰਤਨ ਜਾਣੀ ਜਸ ਕਰਨ ਲੱਗ ਪਏ। ਭਗਤ ਰੀਤ ਸਿਖਈ ਸੁਖ ਵਾਲਾ। ਸੁਖਾਂ ਦਾ ਘਰ ਜਿਹੜੀ ਭਗਤਾਂ ਭਗਤੀ ਦੀ ਮਰਜ਼ਾਦਾ, ਉਹ ਮਹਾਰਾਜ ਨੇ ਸਿਖਾ ਦਿੱਤੀ। ਗ੍ਰਾਮ ਨਿਕਟ ਸੁਣ ਕਰ ਅਸ ਰੀਤੀ। ਜਿੰਨੇ ਕਹਿੰਦੇ ਨੇੜੇ ਨੇੜੇ ਦੇ ਹੋਰ ਪਿੰਡ ਆ, ਉਹਨਾਂ ਨੇ ਐਸੀ ਰੀਤੀ ਸੁਣ ਕੇ ਆਵੇ ਦਰਸ਼ਨ ਕੀ ਕਰ ਪ੍ਰੀਤੀ। ਇਸ ਤਰ੍ਹਾਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੇ, ਬਹੁਤ ਪ੍ਰੀਤੀ ਕਰਦੇ। ਹੇਰ ਹੇਰ ਹਰ ਖੈ ਕਰ ਬੰਧਨ। ਗੁਰੂ ਮਹਾਰਾਜ ਨੂੰ ਦੇਖ ਦੇਖ ਕੇ ਖੁਸ਼ ਹੁੰਦੇ ਆ, ਨਮਸਕਾਰਾਂ ਕਰਦੇ। ਭਗਤ ਸਿੱਖੈ ਕਰ ਕੁਮਤ ਨਿਕੰਦਨ। ਖੋਟੀ ਮਤ ਨੂੰ ਨਾਸ ਕਰਦੇ ਆ ਤੇ ਭਗਤੀ ਕਰਨੀ ਸਿੱਖਦੇ ਹਨ। ਸਿੱਖੀ ਰੀਤ ਬਿਦਤ ਭੀ ਦੇਸ਼ਾ। ਉਸ ਇਲਾਕੇ ਵਿੱਚ ਸਿੱਖੀ ਦੀ ਮਰਜ਼ਾਦਾ ਪ੍ਰਗਟ ਹੋ ਗਈ। ਜਿਸ ਤੇ ਛੂਟਾ ਹੈ ਜਗਤ ਕਲੇਸ਼ਾ। ਸਿੱਖੀ ਦੇ ਧਾਰਨ ਕਰਕੇ ਸਾਰੇ ਸੰਸਾਰ ਦੇ ਕਿਹੜੇ ਚੰਗਿਆਂ ਤੋਂ ਛੁੱਟ ਜਾ ਹੀ ਜਾਏ। ਕਹਿ ਪਰਸ ਪਰ ਮਿਲ ਨਰ ਨਾਰੀ। ਜਿੰਨੇ ਮਾਈ ਭਾਈ ਆਪੋ ਮਿੱਚੀ ਮਿਲ ਜੁਲ ਕੇ ਇੱਕ ਦੂਸਰੇ ਨੇ ਉਹ ਕਹਿੰਦੇ ਸੁਣਦੇ। ਪਰਮੇਸ਼ੁਰ ਤਨ ਇਹ ਉਪਕਾਰੀ। ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ੁਰ ਦਾ ਸਰੀਰ ਹੈ, ਇਹ ਬੜੇ ਪਰਉਪਕਾਰੀ ਆ ਗਏ। ਦੋਹਰਾ ਚਰਿਅਨ ਸੇਵ ਸਚਾਨ ਤੇ। ਇਹ ਤਾਂ ਵੀ ਗੱਲ ਹੋ ਗਈ ਹੈ ਵੀ ਜਿਵੇਂ ਚਿੜੀਆਂ ਹੋਣ, ਉਹਨਾਂ ਦੀ ਸੇਵਾ ਕਰਨ ਤੇ ਬਾਜ ਲਾ ਦਿੱਤਾ ਹੋਵੇ, ਵੀ ਇਹ ਦੈਂਤ ਬਾਜ ਵਰਗਾ ਸੀ, ਅਸੀਂ ਚਿੜੀਆਂ ਵਰਗੇ ਸੀ, ਤੇ ਸਾਡੀ ਸੇਵਾ ਹੈ ਤੇ ਇਹਨੂੰ ਜੋੜ ਦਿੱਤਾ, ਪਾਣੀ ਭਰ ਭਰ ਕੇ ਲਿਆਉਂਦਾ, ਸਾਨੂੰ ਪਿਆਉਂਦਾ ਹੈ। ਕਰਵਾਈ ਕਰ ਦੀਨ। ਹਾਂ ਦੇਖੋ, ਇਹਨੂੰ ਮਹਾਰਾਜ ਨੇ ਕਹਿੰਦੇ ਅਧੀਨ ਕਰਕੇ ਨਾ ਸਾਡੀ ਸ਼੍ਰੀਆਂ ਦੀ ਸੇਵਾ ਇਹ ਬਾਜ ਤੋਂ ਕਰਵਾ ਦਿੱਤੀ ਹੈ। ਅਜਨ ਚਰਨ ਭਰ ਕੇ, ਅਜਨ ਚਰਨ ਭਰ ਕੇ ਹਰੀ। ਇਹ ਤਾਂ ਗੱਲ ਇਉਂ ਹੋ ਗਈ ਹੈ, ਕਹਿੰਦੇ ਬੱਕਰੀਆਂ ਨੂੰ ਚਰਨ ਦੇ ਵਾਸਤੇ ਕਹਿੰਦੇ ਜਿਵੇਂ ਕਿਹੜੀ ਸ਼ੇਰ ਪਾਏ ਸਵਾਰਨ ਕੀ। ਕਹਿੰਦੇ ਕਿਹੜੀ ਛੇਰ ਨੂੰ ਚਰਨਾਂ ਤੇ ਪਾ ਕੇ ਕਹਿੰਦੇ ਬੱਕਰੀਆਂ ਦੀ ਸੇਵਾ ਤੇ ਲਾ ਦਿੱਤਾ, ਇਸ ਤਰ੍ਹਾਂ ਕਹਿੰਦੇ ਸਵਾਲ ਦਿੱਤਾ ਇਸ ਨੂੰ। ਚੌਪਈ ਕੇ ਇੱਕ ਦਿਵਸ ਬਸੇ ਤੇ ਥਾਨਾ। ਗੁਰੂ ਮਹਾਰਾਜ ਜੀ ਉਸ ਅਸਥਾਨ ਵਿੱਚ ਕੁਝ ਦਿਨ ਰਹਿੰਦੇ, ਬਸਦੇ ਰਹੇ। ਸਿੱਖੀ ਮਾਰਗ ਕੋ ਪ੍ਰਗਟਾਨਾ। ਸਿੱਖੀ ਦਾ ਭਾਵ ਭਗਤੀ ਵਾਲਾ ਜਿਹੜਾ ਰਸਤਾ ਇੱਥੇ ਪ੍ਰਗਟ ਕੀਤਾ। ਸਤ ਨਾਮ ਕੋ ਜਾਪ ਜਪਾਇਓ। ਸਾਰਿਆਂ ਨੂੰ ਸੱਚੇ ਨਾਮ ਦਾ ਜਿਹੜਾ ਨਾਮ ਹੈ ਜਾਪ ਹੈ, ਜਪਾਇਆ ਹੈ। ਦੇਸ਼ ਘੁਮਗ ਤੇ ਸੁਮਗ ਹੈ ਪਾਇਓ। ਜਿਹੜਾ ਰਸਤਾ ਦੇਸ਼ ਇਲਾਕਾ ਖੋਟੇ ਰਸਤੇ ਚੱਲ ਰਿਹਾ ਸੀ, ਉਸ ਨੂੰ ਚੰਗੇ ਰਸਤੇ ਪਾਇਆ ਹੈ। ਅੰਤ ਚੱਲਣ ਕੀ ਮਨਸ਼ਾ ਧਾਰੀ। ਫਿਰ ਗੁਰੂ ਮਹਾਰਾਜ ਨੇ ਕਿਸੇ ਹੋਰ ਪਾਸੇ ਚੱਲਣ ਦੀ ਤਿਆਰੀ ਮਨਸਾ ਖਾਸ ਧਾਰ ਲਈ। ਸ੍ਰੀ ਨਾਨਕ ਜੀ ਪਰ ਉਪਕਾਰੀ। ਗੁਰੂ ਨਾਨਕ ਸਾਹਿਬ ਜੀ ਬਹੁਤ ਤਕੜੇ ਪਰ ਉਪਕਾਰੀ ਹਨ। ਵਿਦਾ ਹੋਏ ਤਿੰਨ ਤੇ ਪ੍ਰਸਥਾਨੇ ਉਹਨਾਂ ਲੋਕਾਂ ਤੁਮਾਰਾ ਵਿਦਾ ਹੋ ਕੇ ਤੇ ਅੱਗੇ ਚੱਲ ਪਏ ਪਹੁੰਚੇ ਸਿੰਧ ਤੀਰ ਇੱਕ ਥਾਨੇ ਕਹਿੰਦੇ ਸਮੁੰਦਰ ਦਾ ਇੱਕ ਕਿਨਾਰਾ ਸੀ ਉਸ ਥਾਂ ਤੇ ਗੁਰੂ ਮਹਾਰਾਜ ਜੀ ਜਾ ਪਹੁੰਚੇ ਸਮੁੰਦਰ ਦੇ ਕਿਨਾਰੇ ਤੇ ਜਾ ਪਹੁੰਚੇ ਜੇ ਇੱਥੇ ਕੋਈ ਪ੍ਰਸੰਗ ਹੋਇਆ ਇੱਥੋਂ ਦੇ ਲੋਕਾਂ ਦਾ ਉਧਾਰ ਸੁਧਾਰ ਸਤਿਗੁਰੂ ਜੀ ਨੇ ਕੀਤਾ ਉਹ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਹੁਣ ਇੱਥੇ ਸਮਾਪਤੀ ਹੈ ਜੀ ਅਨੰਤ ਚਲਨ ਕੀ ਮਨਸ਼ਾ ਧਾਰੀ ਸ੍ਰੀ ਨਾਨਕ ਜੀ ਪਰ ਉਪਕਾਰੀ ਵਿਦਾ ਹੋਏ ਤਿੰਨ ਤੇ ਪ੍ਰਸਥਾਨੇ ਪਹੁੰਚੇ ਸਿੰਧ ਤੀਰ ਇੱਕ ਥਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹਾਂ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਤੂੰ ਠਾਕੁਰ